ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸਾਹਿਬ ਜੀਓ ਕਬਿਤ ਕਉ ਕਾਵ ਉਪਮਾ ਸੋ ਦੇਤ ਪਾਰ ਜਾਤ ਪਗ ਕਉ ਕਹੇ ਗੁਰੂ ਪਗ ਕਮਲ ਅਮਲ ਹੈ ਜੋ ਪਾਰ ਜਾਤ ਨਾਚ ਤਨ ਗਤ ਦਾਨ ਨਾਹੀ ਅਮਲ ਕਮਲ ਰੈਨ ਵਿਖੇ ਮੁਖ ਮਿਲ ਹੈ ਕਉ ਕਾਵ ਉਪਮਾ ਸੋ ਦੇਤ ਪਾਰ ਜਾਤ ਪਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਬਹੁਤ ਹੀ ਸੁੰਦਰ ਦੀਵਾਨ ਸਜ ਰਿਹਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਦਬ ਸਤਿਕਾਰ ਸਹਿਤ ਪ੍ਰਕਾਸ਼ ਸੇਵਾ ਹੋਈ। ਉਪਰੰਤ ਗ੍ਰੰਥੀ ਸਾਹਿਬਾਨ ਦੀ ਰਸਨਾ ਰਾਹੀਂ ਗੁਰੂ ਨਾਨਕ ਸਾਹਿਬ ਜੀ ਦੀ ਜਪ ਬਾਣੀ ਦਾ ਜਾਪ ਪਾਠ ਅਤੇ ਰਾਗੀ ਸਿੰਘਾਂ ਨੇ ਰਲ ਮਿਲ ਕੇ ਕੋਈ ਸਮਾਸਾ ਦੀ ਵਾਰ ਦੇ ਕੁਝ ਸਲੋਕਾਂ ਅਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਸ਼ਕਿਆਂ ਅਤੇ ਸ਼ਬਦਾਂ ਸਹਿਤ ਕੀਰਤਨ ਕੀਤਾ ਹੈ। ਕੀਰਤਨ ਤੋਂ ਬਾਅਦ ਆਪਾਂ ਸੰਗਤ ਰੂਪ ਵਿੱਚ ਜੁੜ ਕੇ ਗੁਰੂ ਕਾ ਇਤਿਹਾਸ ਪੜ੍ਹਦੇ ਸੁਣਦੇ ਹਾਂ, ਜੋ ਲੜੀਵਾਰ ਰੂਪ ਵਿੱਚ ਮੁੜ ਤੇ ਚੱਲ ਰਿਹਾ ਹੈ। ਇਸ ਤਰ੍ਹਾਂ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਪ੍ਰਸੰਗ ਸੁਣਿਆ ਹੀ ਹੈ, ਭਾਈ ਬਾਲਾ ਜੀ ਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਆਪਣੀ ਹਜ਼ੂਰੀ ਵਿੱਚ ਬੁਲਾ ਕੇ ਆਖਿਆ ਵੀ ਤੂੰ ਗੁਰੂ ਨਾਨਕ ਸਾਹਿਬ ਜੀ ਦਾ ਮੁੜ ਤੋਂ ਲੈ ਕੇ ਸਾਰਾ ਜਿਹੜਾ ਪ੍ਰਸੰਗ ਹੈ ਸਾਨੂੰ ਅਤੇ ਬਾਕੀ ਗੁਰਸਿੱਖਾਂ ਸੰਗਤਾਂ ਨੂੰ ਸੁਣਾ, ਕਿਉਂਕਿ ਗੁਰੂ ਮਹਾਰਾਜ ਦੇ ਨਾਲ ਰਿਹਾ ਹੈ। ਇਸ ਨੇ ਹੱਥ ਜੋੜ ਕੇ ਬੇਨਤੀ ਕਰ ਦਿੱਤੀ ਸੀ ਕਿ ਮਹਾਰਾਜ ਬਾਕੀ ਤਾਂ ਮੈਂ ਸਭ ਕੁਝ ਜਾਣਦਾ ਹਾਂ, ਪਰ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੋਇਆ ਅਤੇ ਉਹ ਕਿਹੜੇ ਸਮੇਂ ਹੋਇਆ, ਕਿਹੜੇ ਦਿਨ ਹੋਇਆ, ਇਹ ਜਨਮ ਦੀ ਕਥਾ ਤੋਂ ਮੈਂ ਵਾਕਫੀਅਤ ਨਹੀਂ, ਇਹਦਾ ਨਹੀਂ ਪੂਰਾ ਪਤਾ। ਹੁਣ ਅੱਜੇ ਤੋਂ ਅੱਗੇ ਦੱਸਣ ਤੋਂ ਮੈਨੂੰ ਪਤਾ ਚੱਲਿਆ ਵੀ ਕੱਤੇ ਦੀ ਪੂਰਨਮਾਸੀ ਦਾ ਦਿਨ ਸੀ, ਅਰਾਧਾ ਨਛੱਤਰ ਸਹਿ ਸੀ ਸਤਾਈਵਾਂ, ਇਹ ਚੰਗੀ ਸ੍ਰੇਸ਼ਟ ਰਾਸ ਸੀ। ਜਦੋਂ ਗੁਰੂ ਮਹਾਰਾਜ ਦਾ ਅਵਤਾਰ ਹੋਇਆ ਸੀ ਅਤੇ ਮਾਤਾ ਦਾ ਨਾਮ ਤ੍ਰਿਪਤਾ ਜੀ ਸੀ, ਪਿਤਾ ਜੀ ਦੇ ਨਾਮ ਉਹਨਾਂ ਦਾ ਆਮ ਕਾਲੂ ਕਰਕੇ ਕਹਿੰਦੇ ਸੀ, ਪੂਰਾ ਨਾਮ ਕਲਿਆਣ ਚੰਦ ਸੀ, ਅਤੇ ਉਹਨਾਂ ਦੇ ਚਾਚੇ ਦਾ ਨਾਮ ਭਾਈ ਲਾਲੂ ਜੀ ਸੀ। ਸੋ ਉਹਨਾਂ ਦੀ ਜਿਹੜੀ ਜਨਮ ਪੱਤਰੀ ਹੈ ਉਹ ਕਾਲੂ ਜੀ ਨੇ ਘਰ ਵਿੱਚ ਬੁਲਾ ਕੇ ਹਰਦਿਆਲ ਪੰਡਿਤ ਨਾਲ ਹੀ ਤਿਆਰ ਕਰਵਾਈ ਬਣਵਾਈ ਸੀ। ਜੇ ਉਹ ਕਦੇ ਆਪਾਂ ਨੂੰ ਮਾਰਾ ਹਾਸਲ ਹੋ ਜਾਵੇ ਉਹਨਾਂ ਦੇ ਘਰ ਵਿੱਚੋਂ, ਹੇਰੇ ਸਾਰੀ ਵਾਕਫੀਅਤ ਅਵਤਾਰ ਧਾਰਨ ਦੀ ਵੀ ਆਪਾਂ ਨੂੰ ਹਾਸਲ ਹੋ ਸਕਦੀ ਹੈ। ਮਹਾਰਾਜ ਆਪ ਜਾਣਦੇ ਹੋ, ਗੁਰੂ ਨਾਨਕ ਸਾਹਿਬ ਜੀ ਵੀ ਸੱਚਖੰਡ ਗਮਨ ਕਰ ਗਏ, ਆਪ ਉਹਨਾਂ ਦੇ ਜਾਨਸ਼ੀਨ ਹੋ ਗਏ, ਉਹਨਾਂ ਦੇ ਮਾਤਾ ਪਿਤਾ ਵੀ ਇਸੇ ਹੈ ਨਹੀਂ ਸੰਸਾਰ 'ਤੇ। ਹਾਂ, ਉਹਨਾਂ ਦਾ ਜਿਹੜਾ ਚਾਚਾ ਹੈ ਕਾਲੂ ਜੀ ਦਾ ਛੋਟਾ ਭਰਾ ਲਾਲੂ, ਉਹ ਬਿਰਧ ਅਵਸਥਾ ਵਿੱਚ ਦੇ ਘਰ ਵਿੱਚ ਰਹਿ ਰਿਹਾ ਹੈ। ਜੇ ਉਹਦੇ ਕੋਲ ਕੋਈ ਆਪ ਜੀ ਦਾ ਭੇਜਿਆ ਸਿੱਖ ਜਾਏ ਤਾਂ ਫਿਰ ਜਿਹੜੀ ਜਨਮ ਪੱਤਰੀ ਉਹ ਲਿਖੀ ਹੋਈ ਹੈ ਉੱਥੋਂ ਉਹਨਾਂ ਦੇ ਘਰ ਵਿੱਚੋਂ ਹਾਸਲ ਹੋ ਸਕਦੀ ਹੈ। ਮਹਾਰਾਜ ਕਹਿੰਦੇ ਵੀ ਤੂੰ ਹੀ ਜਾ। ਕਹਿਣ ਲੱਗਿਆ ਮਹਾਰਾਜ ਮੇਰੇ ਨਾਲ ਕੋਈ ਸਿੱਖ ਭੇਜੋ। ਉਹ ਫਿਰ ਲਾਲਾਪਨ ਨੂੰ ਤਿਆਰ ਕਰ ਲਿਆ ਹੈ, ਇਹ ਗਿਆ ਹੈ ਅਤੇ ਲਾਲੂ ਜੀ ਨੂੰ ਬੇਨਤੀ ਕੀਤੀ ਹੈ ਅਤੇ ਜਿਹੜਾ ਕਾਲੂ ਜੀ ਦਾ ਦਫ਼ਤਰ ਸੀ ਉਹਦੀ ਹੁਣ ਜਿਹੜੀ ਢੂੰਡ ਛਾਣ ਕੀਤੀ ਹੈ, ਛਾਣਬਣ ਕੀਤੀ ਹੈ। ਪੰਜਵੇਂ ਕੁ ਦਿਨ ਫਿਰ ਉਹ ਗੁਰੂ ਨਾਨਕ ਸਾਹਿਬ ਦੀ ਜਨਮ ਪੱਤਰੀ ਹਾਸਲ ਹੋ ਗਈ। ਚਾਚਾ ਲਾਲੂ ਜੀ ਨੇ ਭਾਈ ਬਾਲਾ ਜੀ ਦੇ ਹੱਥ ਪਕੜਾ ਦਿੱਤੀ ਹੈ। ਭਾਈ ਬਾਲਾ ਜੀ ਨੇ ਅੱਗੇ ਲਾਲੂ ਜੀ ਦੇ ਲਾਲਾ ਪੰਨੂ ਦੇ ਹੱਥ ਵਿੱਚ ਦੇ ਦਿੱਤੀ ਅਤੇ ਲਾਲਾ ਪੰਨੂ ਨੇ ਆਪਣੇ ਹੱਥਾਂ ਵਿੱਚ ਲੈ ਕੇ ਭਾਈ ਬਾਲਾ ਜੀ ਨੂੰ ਕਿਹਾ ਕਿ ਤੂੰ ਵੀ ਨਾਲ ਹੀ ਚੱਲ ਮੇਰੇ, ਮਹਾਰਾਜ ਬਹੁਤ ਪ੍ਰਸੰਨ ਹੋਣਗੇ। ਇਸ ਤਰ੍ਹਾਂ ਭਾਈ ਬਾਲਾ ਜੀ ਦੂਜੀ ਵਾਰ ਗੁਰੂ ਅੰਗਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪ ਪਹੁੰਚੇ ਖਡੂਰ ਸਾਹਿਬ ਵਿਖੇ। ਉਸ ਵੇਲੇ ਫਿਰ ਸੈਸ ਕਰਤੀ ਦੇ ਅੱਖਰ ਵੇਖੇ ਨੇ, ਇੱਕ ਮਹਿਮਾ ਖੈਰੇ ਗੋਦ ਦਾ ਜ਼ਿਮੀਂਦਾਰ ਬੈਠਾ ਸੀ, ਉਸਨੇ ਕਿਹਾ ਮਹਾਰਾਜ ਇੱਕ ਸੁਲਤਾਨਪੁਰ ਦਾ ਹੈ ਭਾਈ ਪੈੜਾ ਮੋਖਾ, ਉਹ ਗੁਰਮੁਖੀ ਵੀ ਪੜ੍ਹਿਆ ਅਤੇ ਸੰਸਕ੍ਰਿਤ ਵੀ ਪੜ੍ਹਿਆ ਹੈ, ਉਹ ਦੋਵੇਂ ਭਾਸ਼ਾ ਜਾਣਦਾ, ਜੇ ਉਹਨੂੰ ਬੁਲਾ ਲਿਆ ਜਾਏ ਅਤੇ ਫਿਰ ਮਹਾਰਾਜ ਇਹ ਪੜ੍ਹੀ ਜਾ ਸਕਦੀ ਅਤੇ ਗੁਰਮੁਖੀ ਅੱਖਰਾਂ ਵਿੱਚ ਲਿਖੀ ਜਾ ਸਕਦੀ ਹੈ। ਗੁਰੂ ਮਹਾਰਾਜ ਨੇ ਕਿਹਾ ਵੀ ਤੂੰ ਹੀ ਜਾ। ਇਸ ਤਰ੍ਹਾਂ ਇਹ ਉਹਨੂੰ ਬੁਲਾ ਲਿਆਇਆ ਹੈ। ਫਿਰ ਉਸਨੇ ਸਾਰੀ ਜਿਹੜੀ ਜਨਪਤਰੀ ਪੜ੍ਹ ਕੇ ਸੁਣਾ ਦਿੱਤੀ ਅਤੇ ਗੁਰਮੁਖੀ ਅੱਖਰਾਂ ਵਿੱਚ ਲਿਖ ਲਿਖਾ ਲਈ। ਉਸ ਤੋਂ ਹੀ ਫਿਰ ਭਾਈ ਬਾਲਾ ਜੀ ਨੇ ਬਾਕੀ ਜਿਹੜਾ ਪ੍ਰਸੰਗ ਸੁਣਾਉਣਾ ਸ਼ੁਰੂ ਕੀਤਾ। ਉਹ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਇਹ ਭਾਈ ਬਾਲੇ ਵਾਲੀ ਜਨਮ ਸਾਖੀ ਕਿਵੇਂ ਹੋਂਦ ਵਿੱਚ ਆਈ, ਕਿਵੇਂ ਲਿਖਣ ਵਿੱਚ ਆਈ, ਉਹਦਾ ਕਾਰਨ ਸਬੱਬ ਪੜ੍ਹਿਆ ਸੁਣਿਆ। ਅੱਜ ਭਾਈ ਬਾਲਾ ਜੀ ਨੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਕਥਾ ਸੁਣਾਉਣੀ ਸ਼ੁਰੂ ਕੀਤੀ ਅਤੇ ਕਥਾ ਦੇ ਸਮੇਂ ਕਿਹੜੇ ਕਿਹੜੇ ਉਹ ਸਰੋਤੇ ਮੁੱਖ ਰੂਪ ਵਿੱਚ ਸਨ ਉਹਨਾਂ ਦੀ ਵਾਕਫੀਅਤ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਜਾਣ ਲਈ ਹੈ। ਸਭ ਤੋਂ ਪਹਿਲੇ ਮੁੱਖ ਸਰੋਤੇ ਤਾਂ ਗੁਰੂ ਅੰਗਦ ਸਾਹਿਬ ਜੀ ਸਨ, ਦੂਜੇ ਰੂਪ 'ਚ ਬਾਬਾ ਬੁੱਢਾ ਸਾਹਿਬ ਜੀ, ਸ੍ਰੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਚੌਥੇ ਭਾਈ ਜੀਵਾ ਜੀ, ਇੱਕ ਭਾਰੋ ਜੁਲਕਾ ਸੀ ਪਰਮਹੰਸ ਦੀ ਪਦਵੀ ਨੂੰ ਪ੍ਰਾਪਤ ਹੋਏ ਹੋਏ, ਇਸ ਤਰ੍ਹਾਂ ਇੱਕ ਤਿੰਗਾ ਨਾਈ, ਇਹ ਜਿਹੜੇ ਸਰੋਤੇ ਸਨ ਮੁੱਖ ਰੂਪ ਦੇ, ਹੋਰ ਵਿੱਚ ਬੇਅੰਤ ਗੁਰਸਿੱਖ ਬਾਹਰੋਂ ਵੀ ਆ ਜਾਂਦੇ ਕਥਾ ਸੁਣਨ ਵਾਸਤੇ। ਅਤੇ ਭਾਈ ਵਾਲਿਆਂ ਵਾਲੀ ਜਨਮ ਸਾਖੀ ਲਿਖੀ ਗਈ, ਕਵੀ ਜੀ ਨੇ ਅਖੀਰ 'ਤੇ ਕਿਹਾ ਵੀ ਉਹੀ ਜਿਹੜੀ ਭਾਈ ਬਾਲੇ ਵਾਲੀ ਸਾਖੀ ਹੈ ਨਾ, ਮੈਂ ਉਹਨੂੰ ਚੌਪੀ ਛੰਦ ਵਿੱਚ ਗੁੰਦ ਕੇ ਕਾਵਿ ਦੇ ਨਿਯਮਾਂ ਵਿੱਚ ਲਿਆ ਕੇ ਲਿਖਦਾ ਹਾਂ, ਸੁਣਾਉਂਦਾ ਹਾਂ। ਗੁਰੂ ਨਾਨਕ ਸਾਹਿਬ ਜੀ ਜੋ ਪਰਮੇਸ਼ਰ ਰੂਪ ਹੈ, ਜੋ ਸੁੱਖਾਂ ਦੇ ਬੱਦਲ ਹਨ, ਉਹਨਾਂ ਦੇ ਚਰਨਾਂ 'ਤੇ ਨਮਸਕਾਰ ਕਰਕੇ ਮੱਥਾ ਟੇਕ ਕੇ। ਸੋ ਭਾਈ ਬਾਲਾ ਜੀ ਨੇ ਜਿਵੇਂ ਕੁਝ ਕਿਹਾ, ਉਹਦਾ ਉਲਟਾ ਅੱਗੇ ਕਾਵਿ ਦੇ ਨਿਯਮਾਂ 'ਚ ਕਵੀ ਸੰਤੋਖ ਸਿੰਘ ਜੀ ਨੇ ਕੀਤਾ ਹੈ, ਉਹ ਪ੍ਰਸਾ ਪ੍ਰਾਰੰਭ ਹੋ ਰਿਹਾ ਹੈ। ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਇਹ ਕਥਾ ਕਹਿਣ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਕਮਲਾਂ ਦੀ ਮਹਿਮਾ ਦਾ ਮੰਗਲ ਕਰ ਰਿਹਾ ਹੈ, ਵੀ ਗੁਰੂ ਨਾਨਕ ਸਾਹਿਬ ਜੀ ਜਿਹੜੇ ਚਰਨ ਹੈ ਨਾ, ਉਹਨਾਂ ਚਰਨਾਂ ਵਰਗੇ ਕਿਸੇ ਹੋਰ ਮਨੁੱਖ ਦੇ ਚਰਨ ਨਹੀਂ ਹੋ ਸਕਦੇ। ਹੈ ਤਾਂ ਜਿੰਨੇ ਮਨੁੱਖੀ ਸਰੀਰ ਹੈ ਸਾਰਿਆਂ ਦੇ ਪੈਰ ਹੈਗੇ ਹੈ, ਪਰ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਹੈ, ਉਹ ਬਸ ਆਪਣੇ ਵਰਗੇ ਆਪ ਹੀ, ਉਹਨਾਂ ਚਰਨਾਂ ਵਰਗਾ ਕੋਈ ਹੋਰ ਨਹੀਂ ਹੋ ਸਕਦਾ ਹੈ। ਵੀ ਅਸੀਂ ਦ੍ਰਿਸ਼ਟਾਂਤ ਪ੍ਰਮਾਣ ਦੇ ਦਈਏ ਵੀ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਚਰਨ ਫਲਾਨੇ ਵਰਗੇ ਹੈ, ਜਿਵੇਂ ਅਸੀਂ ਕਿਸੇ ਮਨੁੱਖ ਨੂੰ ਮਹੰਦ ਰਾਜਾ ਦੇਖ ਕੇ ਰੜਦਾ ਕਹਿ ਦਿੰਦੇ ਹਾਂ, ਤਾਂ ਫਲਾਨੇ ਵਰਗਾ ਹੈ ਵੀ, ਜਾਂ ਸੋਹਣਾ ਸੁਨੱਖਾ ਹੋਵੇ ਫਿਰ ਅਸੀਂ ਕਹਿੰਦੇ ਵੀ ਇਹ ਤਾਂ ਕਾਮਦੇਵ ਵਰਗਾ ਹੈ। ਜੇ ਸੋਹਣੀਆਂ ਅੱਖਾਂ ਹੋਣ ਫਿਰ ਕਿੰਡਵੀ ਜਿਵੇਂ ਹਰਨ ਦੀਆਂ ਅੱਖਾਂ, ਹਰਨ ਦੇ ਬੱਚੇ ਦੀਆਂ ਅੱਖਾਂ ਹੁੰਦੀਆਂ, ਇਸ ਤਰ੍ਹਾਂ ਇਹਦੀਆਂ ਅੱਖਾਂ ਸੋਹਣੀਆਂ ਹਨ। ਅਤੇ ਜੇ ਨੱਕ ਜਾਂ ਚੰਗਾ ਤਿੱਖਾ ਹੋਵੇ ਫਿਰ ਕਹਿੰਦੇ ਵੀ ਇਹ ਤਾਂ ਤੋਤੇ ਵਰਗਾ, ਇਹਦਾ ਤਿੱਖਾ ਨੱਕ ਹੈ, ਝੁੰਝ ਵਰਗਾ ਹੈ। ਇਸ ਤਰ੍ਹਾਂ ਜਾਣੀ ਉਹਦੀ ਆਪਾਂ ਤਸ਼ਬੀਹ ਦੇ ਦਿੰਦੇ ਵੀ ਫਲਾਨੇ ਵਰਗਾ ਨੱਕ ਹੈ, ਫਲਾਨੇ ਵਰਗੀਆਂ ਅੱਖਾਂ ਹਨ, ਹਾਥੀ ਵਰਗੀ ਇਹਦੀ ਤੋਰ ਹੈ, ਸ਼ੇਰ ਵਰਗਾ ਇਹਦਾ ਪਤਲਾ ਲੱਕ ਹੈ। ਅਤੇ ਜਿਵੇਂ ਹਾਥੀ ਦੇ ਬੱਚੇ ਦਾ ਛੁੰਡ ਹੁੰਦਾ, ਇਹੋ ਜਿਹੀਆਂ ਮਜ਼ਬੂਤ ਬਾਹਾਂ ਇਹਦੀਆਂ, ਪਤਲੀਆਂ ਪਤਲੀਆਂ। ਅਸੀਂ ਕਹਿ ਦਿੰਦੇ ਹਾਂ ਨਾ ਕਿਸੇ ਦੀ ਸੁਹੱਪਣਤਾ ਸੁੰਦਰਤਾ ਇਹਨੂੰ ਦੱਸਣ ਵਾਸਤੇ, ਪਰ ਕਵੀ ਕਹਿੰਦਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ ਦੇ ਸੰਬੰਧ ਵਿੱਚ ਕਿਸੇ ਦੀ ਉਪਮਾ ਨਹੀਂ ਦਿੱਤੀ ਜਾ ਸਕੀ, ਉਹਨਾਂ ਦੇ ਚਰਨ ਇਹੋ ਜਿਹੇ ਫਲਾਨੇ ਵਰਗੇ। ਸੋ ਜਿਵੇਂ ਇਹ ਕਵੀ ਮਹਿਮਾ ਦਾ ਮਨ ਕਰ ਰਿਹਾ, ਉਸ ਤੋਂ ਬਾਅਦ ਕਥਾ ਜਿਹੜੀ ਉਹ ਪ੍ਰਾਰੰਭ ਹੋ ਰਹੀ ਹੈ, ਉਹ ਜਿਵੇਂ ਆਉਂਦੀ ਆਪਾਂ ਸੁਣੀਏ ਜੀ। ਕਉ ਕਾਵਿ ਉਪਮਾ ਸੋ ਦੇਤ ਪਾਰ ਜਾਤ ਪਗ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹੈ, ਕੋਈ ਜਿਹੜਾ ਕਵੀ ਹੈ ਨਾ, ਉਹ ਗੁਰੂ ਨਾਨਕ ਸਾਹਿਬ ਦੇ ਜਿਹੜੇ ਚਰਨ ਹੈ, ਉਹਨਾਂ ਦੀ ਜਿਹੜੀ ਉਪਮਾ ਹੈ, ਕਵਲ ਪਾਰ ਜਾਤ ਕਲਪ ਵਿਰਸ਼ ਦੀ ਦਿੰਦਾ ਹੈ। ਇੱਕ ਸਵਰਗ ਦੇ ਵਿੱਚ ਬਾਗ ਹੈ, ਉਹਦੇ ਵਿੱਚ ਕਲਪ ਵਿਰਸ਼ ਰੱਖਿਆ ਲੱਗਿਆ ਹੋਇਆ, ਜਿਸ ਦਰਖਤ ਦੇ ਹੇਠਾਂ ਬੈਠਿਆਂ ਜੋ ਵੀ ਕੋਈ ਕਲਪਨਾ ਕਰੇ, ਜੋ ਮੰਗੇ ਉਹ ਵਿਰਸ਼ ਦੇ ਦਿੰਦਾ ਹੈ। ਜਿਵੇਂ ਕਾਮ ਧੇਨ ਵੀ ਉੱਥੇ ਮੰਨੀ ਹੈ ਸਵਰਗ ਵਿੱਚ, ਵੀ ਉਹ ਗੁਰੂ ਉਹਦੇ ਕੋਲੋਂ ਜੋ ਕਾਮਨਾ ਕਰੋ ਉਹ ਮਿਲ ਜਾਂਦੀ ਹੈ। 36 ਪ੍ਰਕਾਰ ਦੇ ਸ਼ਕਣ ਲਈ ਉਹ ਭੋਜਨ ਦੇ ਦਿੰਦੀ ਹੈ ਗਊ, ਉਹਨੂੰ ਕਾਮ ਧੇਨ ਕਹੂਗੇ। ਇਸ ਤਰ੍ਹਾਂ ਵੀ ਜਿਹੜੀ ਕਲਪਨਾ ਕਰੇ ਮਨ ਵੀ ਆਹ ਮਿਲ ਜੇ ਆਹ ਮਿਲ ਜੇ, ਅਤੇ ਉਹ ਪੂਰੀ ਕਰ ਦੇਵੇ, ਉਹ ਇੱਕ ਸਵਰਗ ਦੇ ਵਿੱਚ ਬਿਰਸ਼ ਮੰਨਿਆ, ਜਿਹਦਾ ਨਾਮ ਹੈ ਪਾਰ ਜਾਤ ਜਾਂ ਕਲਪ ਬਿਰਸ਼। ਸੋ ਇੱਥੇ ਕਵੀ ਕਹਿੰਦਾ ਵੀ ਕੋਈ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਜਿਹੜੀ ਉਪਮਾ ਹੈ, ਉਹ ਕਲਪ ਵਿਰਸ਼ ਦੇ ਨਾਲ ਦਿੰਦਾ ਹੈ। ਕੋ ਕਹੈ ਗੁਰੂ ਪਗ ਕਮਲ ਅਮਲ ਹੈ। ਕੋਈ ਜਿਹੜਾ ਸਿਆਣਾ ਕਵੀ ਹੈ ਉਹ ਕਹਿੰਦਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਜਿਹੜੇ ਚਰਨ ਹੈ ਜਿਵੇਂ ਅਮਲ ਕਮਲ ਹੁੰਦਾ, ਉੱਜਲ ਕਮਲ ਹੁੰਦਾ, ਚਿੱਟੇ ਰੰਗ ਦਾ ਕਮਲ, ਮੈਲ ਤੋਂ ਰਹਿਤ ਸੋਹਣਾ ਸੁਗੰਧੀ ਵਾਲਾ ਕਮਲ ਹੁੰਦਾ, ਵੀ ਇਸ ਤਰ੍ਹਾਂ ਦੇ ਗੁਰੂ ਨਾਨਕ ਸਾਹਿਬ ਦੇ ਚਰਨ ਹਨ। ਜੋ ਪਾਰ ਜਾਤ ਨਾ ਚਿਤਨ ਗਤ ਦਾਨ ਨਾਹੀ। ਕਵੀ ਜੀ ਕਹਿੰਦੇ ਹਨ ਵੀ ਉਹ ਕਵੀ ਕਹਿ ਤਾਂ ਦਿੰਦੇ ਹੈ ਵੀ ਗੁਰੂ ਮਹਾਰਾਜ ਦੇ ਚਰਨ ਕਮਲ ਵਰਗੇ ਹੈ ਜਾਂ ਕਲ ਬਿਰਸ਼ ਵਰਗੇ ਹੈ, ਪਰ ਇਹ ਤਾਂ ਨਹੀਂ ਸੋਚਦੇ ਵਿਚਾਰਦੇ, ਇਹ ਤਾਂ ਨਹੀਂ ਦੂਰ ਦ੍ਰਿਸ਼ਟੀ ਨਾਲ ਤੱਕਦੇ ਕਿ ਜਿਹੜਾ ਕਪਾਰ ਜਾਤ ਹੈ ਕਲ ਬਿਰਸ਼ ਹੈ ਉਹ ਚਿੱਤ ਨਹੀਂ, ਉਹ ਤਾਂ ਜੜ ਹੈ। ਜਿੱਥੇ ਉਹ ਸਵਰਗ ਵਿੱਚ ਲੱਗਾ ਉੱਥੇ ਹੀ ਲੱਗਿਆ, ਹਿਲਦਾ ਜੁਲਦਾ ਨਹੀਂ ਹੈ। ਜਿਵੇਂ ਅਸੀਂ ਬੋਲਦੇ ਚੱਲਦੇ ਹਾਂ, ਸੁਣਦੇ ਹਾਂ, ਦੇਖਦੇ ਹਾਂ, ਅਸੀਂ ਚੇਤਨ ਹਾਂ। ਰੁਦਰ ਕਲ ਬਿਰਸ਼ ਥੋੜ੍ਹਾ ਗੱਲਾਂ ਕਰਦਾ ਕਿਸੇ ਨਾਲ, ਉਹ ਖੜੇ ਬੱਚਿਆਂ ਨੂੰ ਥੋੜ੍ਹਾ ਕਿੱਧਰ ਦੰਡਣਗੇ ਲਾਉਂਦਾ, ਭੱਜਦਾ ਨੜਦਾ ਹੈ। ਕਹਿੰਦੇ ਉਹ ਜੜ ਹੈ, ਜਿੱਥੇ ਖੜੋਤਾ ਉੱਥੇ ਖੜੋਤਾ ਹੈ। ਅਤੇ ਮਹਾਰਾਜ ਦੇ ਚਰਨ ਤਾਂ ਲੱਖਾਂ ਪਤਾਲਾਂ ਆਕਾਸ਼ਾਂ ਵਿੱਚ ਗਏ ਹੈ, ਇਸ ਕਰਕੇ ਬਾਲ ਲੀਲਾ ਵੀ ਮਹਾਰਾਜ ਦੇ ਚਰਨ ਕਰਦੇ ਰਹੇ ਹੈ। ਤੁਲਸਾ ਦਾਈ ਵਰਗਿਆਂ ਨੂੰ ਮਹਾਰਾਜ ਉਹਨਾਂ ਚਰਨਾਂ ਦੇ ਨਾਲ ਜੁੜ ਕੇ ਉਹਨਾਂ ਦੀਆਂ ਸਮਾਧੀਆਂ ਤਿਰਮੁਖ ਹੁੰਦੀਆਂ, ਬਿਰਤੀਆਂ ਹੁੰਦੀਆਂ ਰਹੀਆਂ। ਇਸ ਕਰਕੇ ਕਹਿੰਦੇ ਵੀ ਜਿਹੜਾ ਕਲਪ ਬਿਰਸ਼ ਹੈ ਉਹ ਚੇਤਨਤਾਈ ਵਾਲਾ ਨਹੀਂ, ਉਹ ਹਰਕਤ ਕਰਨ ਵਾਲਾ ਨਹੀਂ, ਉਹ ਬੋਲਣ ਚੱਲਣ ਵਾਲਾ ਨਹੀਂ, ਕਿਸੇ ਦੀ ਗੱਲ ਦੁੱਖ ਦਰਿੱਦਰ ਦੀ ਸੁਣਨ ਵਾਲਾ ਨਹੀਂ ਹੈ, ਅਤੇ ਨਾ ਇਹ ਮੁਕਤੀ ਦਾਤਾ ਹੈ। ਕਲ ਬਿਰਸ਼ ਕੋਲ ਚਲੇ ਜਾਏ ਹੋਰ ਤਾਂ ਦਿਰੂ ਮੁਕਤੀ ਨਹੀਂ ਉਹ ਦਿੰਦਾ ਹੈ। ਅਮਲ ਕਮਲ ਰੈਨ ਵਿਖੇ ਮੁੱਖ ਮਿਲ ਹੈ। ਜਿਹੜਾ ਕਵਲ ਫੁੱਲ ਹੈ ਮੈਲ ਤੋਰੈ ਚਿੱਟਾ, ਉਹਦੇ ਵਿੱਚ ਇਹ ਘਾਟ ਹੈ ਵੀ ਦਿਨ ਦੇ ਸਮੇਂ ਤਾਂ ਉਹ ਖਿੜਿਆ ਰਹਿੰਦਾ ਸੂਰਜ ਦੀ ਕਿਰਨਾਂ ਦੇ ਪ੍ਰਕਾਸ਼ ਨਾਲ, ਜਦੋਂ ਰਾਤ ਦਾ ਸਮਾਂ ਆ ਜਾਂਦਾ ਫਿਰ ਉਹ ਕਮਲ ਫੁੱਲ ਦਾ ਜਿਹੜਾ ਮੂੰਹ ਜਿਹਾ ਮਿਲ ਜਾਂਦਾ, ਮਿਚ ਜਾਂਦਾ, ਕਮਲ ਫੁੱਲ ਬੰਦ ਹੋ ਜਾਂਦਾ ਰਾਤ ਨੂੰ। ਵੈ ਤੋ ਸਹ ਚੇਤ ਦੇਤ ਕਾਮਨਾ ਭਗਤ ਨਿਜ। ਇੱਧਰ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਹੈ ਉਹ ਇਸ ਕਰਕੇ ਕਮਲ ਫੁੱਲ ਤੇ ਕਾਲ ਪਾਰ ਜਾਤ ਨਾਲੋਂ ਮਹਾਨ ਹੈ ਵੀ ਉਹ ਤਾਂ ਚੇਤਨਤਾ ਹੀ ਦੇ ਸਹਿਤ ਹੈ, ਹਰਕਤ ਕਰਨ ਵਾਲੇ ਹਨ। ਜਿੱਥੇ ਕੋਈ ਯਾਦ ਕਰਦਾ ਉੱਥੇ ਗੁਰੂ ਨਾਨਕ ਸਾਹਿਬ ਜੀ ਚਲੇ ਜਾਂਦੇ ਇਹਨਾਂ ਚਰਨਾਂ ਨਾਲ, ਇਸ ਕਰਕੇ ਚੇਤਨ ਹਨ ਉਹਨਾਂ ਦੇ ਚਰਨ। ਉਹ ਭਗਤਾਂ ਦੀ ਸੇਵਕਾਂ ਦੀ ਸਹਾਇਤਾ ਕਰਨ ਲਈ ਚਰਨ ਪਹੁੰਚਦੇ, ਉੱਥੇ ਲੈ ਕੇ ਜਾਂਦੇ ਗੁਰੂ ਨਾਨਕ ਸਾਹਿਬ ਜੀ ਨੂੰ, ਇਸ ਕਰਕੇ ਉਹ ਚੇਤਨਤਾ ਹੀ ਸਹਿਤ ਹੈ। ਫਿਰ ਉਹ ਜਿਹੜੇ ਮਹਾਰਾਜ ਦੇ ਚਰਨ ਆਪਣੇ ਭਗਤਾਂ ਦੀਆਂ ਜਿਹੜੀਆਂ ਕਾਮਨਾ ਹੈ ਉਹ ਵੀ ਪੂਰੀਆਂ ਕਰਦੇ। ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚੋਂ ਸਿੱਖਾਂ ਸੇਵਕਾਂ ਦੀਆਂ ਸਾਰੀਆਂ ਕਾਮਨਾ ਵੀ ਪੂਰੀਆਂ ਹੁੰਦੀਆਂ ਹਨ। ਬਾਸੁਰ ਔਰ ਜਿਨੀ ਮੈਂ ਏਕ ਸੇ ਸਤੁਲ ਹੈ। ਬਾਕੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਵਿਸ਼ੇਸ਼ਤਾ ਇਹ ਹੈ ਕਿ ਉੱਧਰ ਤਾਂ ਕਵਲ ਫੁੱਲ ਰਾਤ ਨੂੰ ਬੰਦ ਹੋ ਜਾਂਦਾ, ਮਿਚ ਜਾਂਦਾ ਹੈ। ਇੱਧਰ ਗੁਰੂ ਨਾਨਕ ਸਾਹਿਬ ਦੇ ਜਿਹੜੇ ਚਰਨ ਹੈ ਰਾਤ ਹੋਵੇ ਦਿਨ ਹੋਵੇ ਏਕ ਸੇ ਇੱਕੋ ਜਿਹੇ ਅਤੇ ਸਤੁਲ ਹੈ ਇੱਕ ਬਰਾਬਰ ਹੀ ਰਹਿੰਦੇ ਹੈ। ਔਰ ਰਾਤ ਨੂੰ ਵੀ ਭਾਵ ਭਗਤੀ ਦੀ ਮਹਿਰਕ ਬਣਦੇ ਹੈ, ਦਿਨੇ ਕੋਈ ਆ ਕੇ ਚਰਨਾਂ ਨਾਲ ਲੱਗ ਜੇ ਉਹਨੂੰ ਵੀ ਭਾਵ ਭਗਤੀ ਦੀ ਸੁਗੰਧੀ ਬਖਸ਼ਦੇ ਮਹਾਰਾਜ ਦੇ ਚਰਨ, ਕੋਈ ਦਿਨੇ ਆ ਕੇ ਚਰਨੀ ਪੈ ਜੇ ਉਹਦੀਆਂ ਵੀ ਕਾਮਨਾ ਪੂਰੀਆਂ ਕਰਦੇ ਗੁਰੂ ਨਾਨਕ ਦੇ ਚਰਨ। ਰਾਤ ਨੂੰ ਆ ਕੇ ਕੋਈ ਚਰਨਾਂ 'ਤੇ ਟਹਿ ਪਏ ਰਾਤ ਨੂੰ ਵੀ ਬਖਸ਼ਿਆ ਕਰਦੇ ਗੁਰੂ ਨਾਨਕ ਸਾਹਿਬ ਦੇ ਚਰਨ। ਇਸ ਕਰਕੇ ਇੱਕੋ ਰੰਗ ਵਿੱਚ ਰਹਿੰਦੇ, ਇੱਕੋ ਜਿਹੇ, ਇੱਕ ਬਰਾਬਰ ਹਰ ਸਮੇਂ ਦਿਆਲੂ ਕਿਰਪਾਲੂ ਹਨ ਗੁਰੂ ਨਾਨਕ ਸਾਹਿਬ ਦੇ ਚਰਨ। ਲਖੇ ਪਦ ਆਦਰ ਨ ਪਾਰ ਜਾਤ ਕਮਲ। ਇਸ ਕਰਕੇ ਵੀ ਸਰੋਤਾ ਜਨੋ, ਮੈਂ ਤਾਂ ਕਵੀਆਂ ਨੂੰ ਸਿੱਧਾ ਹੀ ਸਪਸ਼ਟ ਕਰਦਾ ਹਾਂ ਵੀ ਜਿਹੜਾ ਤੁਸੀਂ ਕਹਿੰਦੇ ਹੋ ਵੀ ਮਹਾਰਾਜ ਦੇ ਚਰਨ ਕਵਲ ਵਰਗੇ ਹੈ ਜਾਂ ਬਿਰਸ਼ ਕਪਾਰ ਜਾਤ ਵਰਗੇ ਕਲ ਬਿਰਸ਼ ਵਰਗੇ ਹੈ, ਮੈਂ ਤਾਂ ਗੁਰੂ ਨਾਨਕ ਸਾਹਿਬ ਦੇ ਜਿਹੜੇ ਚਰਨ ਹੈ ਨਾ ਉਹਨਾਂ ਨੂੰ ਜਿਹੜਾ ਇਹ ਉਪਮਾ ਦਿੱਤੀ ਜਾਂਦੀ ਵੀ ਇਹ ਕਲ ਬਿਰਸ਼ ਵਰਗੇ ਇਹ ਆਦਰ ਯੋਗ ਨਹੀਂ ਹੈ, ਸਮਝਿਆ ਵੀ ਸਤਿਕਾਰ ਯੋਗ ਇਹ ਉਪਮਾ ਨਹੀਂ ਹੈ। ਜਿਹੜਾ ਤੁਸੀਂ ਕਹਿੰਦੇ ਹੋ ਗੁਰੂ ਨਾਨਕ ਦੇ ਸਾਹਿਬ ਚਰਨ ਕਵਲ ਫੁੱਲ ਵਰਗੇ ਹੈ, ਇਹ ਜਿਹੜੀ ਉਪਮਾ ਮੈਂ ਇਹਨੂੰ ਆਦਰ ਯੋਗ ਨਹੀਂ ਸਮਝਿਆ ਹੈ, ਇਹ ਸਤਿਕਾਰ ਯੋਗ ਇਹ ਉਪਮਾ ਨਹੀਂ ਹੈ। ਤਾਂ ਤੇ ਪਾਗ ਪਾਗ ਪਾਰ ਜਾਤ ਨਾ ਕਮਲ ਹੈ। ਇਸ ਕਰਕੇ ਮੈਂ ਤਾਂ ਸਪਸ਼ਟ ਕਹਿਣਾ ਵੀ ਜਿਹੜੇ ਗੁਰੂ ਨਾਨਕ ਸਾਹਿਬ ਦੇ ਚਰਨ ਹੈ ਬਸ ਉਹ ਚਰਨ ਹੀ ਹੈ, ਆਪਣੇ ਵਰਗੇ ਆਪ ਹੀ ਆ ਉਹ ਚਰਨ। ਨਾ ਮਹਾਰਾਜ ਦੇ ਚਰਨਾਂ ਨੂੰ ਕਲ ਬਿਰਸ਼ ਵਰਗੇ ਕਿਹਾ ਜਾ ਸਕਦਾ ਹੈ, ਨਾ ਕਵਲ ਫੁੱਲ ਵਰਗੇ ਕਿਹਾ ਜਾ ਸਕਦਾ, ਸਮਝਿਆ ਜਾ ਸਕਦਾ ਹੈ, ਕਿਉਂਕਿ ਇਹਨਾਂ ਵਿੱਚ ਘੱਟ ਹੈ, ਮੁਕਤੀ ਨਹੀਂ ਦਿੰਦੇ, ਰਾਤ ਨੂੰ ਨਹੀਂ ਬਖਸ਼ਿਸ਼ ਕਰਦੇ ਹਨ। ਗੁਰੂ ਮਹਾਰਾਜ ਦੇ ਚਰਨ ਭਾਵ ਭਗਤੀ ਦੀਆਂ ਮਹਿਕਾਂ ਦਿੰਦੇ ਵੰਡਦੇ ਹਨ, ਭਗਤਾਂ ਦੀਆਂ ਕਾਮਨਾ ਪੂਰੀਆਂ ਕਰਦੇ ਹਨ। ਚੌਪਈ ਕਰ ਤੂੰਬੀ ਕੱਟ ਕੀਨ ਕੁਪੀਨਾ। ਹੁਣ ਭਾਈ ਬਾਲਾ ਜੀ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਔਕੜਾ ਮਾਰ ਕੇ ਬੈਠੇ, ਉਹਨਾਂ ਦੇ ਸਰੀਰ 'ਤੇ ਕਿਹੋ ਜਿਹਾ ਕੋਈ ਪਹਿਰਾਵਾ ਪਹਿਨੇ ਹੈ, ਕਿਹੋ ਜਿਹਾ ਸੀਸ 'ਤੇ ਧਾਰਨ ਕੀਤਾ ਹੈ, ਅਤੇ ਸੀਸ ਦੇ ਸਰੀਰ ਦੇ ਉੱਪਰ ਕੀ ਪਹਿਨਿਆ ਪਾਇਆ ਹੋਇਆ ਹੈ, ਅਤੇ ਹੱਥ ਵਿੱਚ ਕੀ ਫੜਿਆ ਹੋਇਆ ਹੈ, ਉਹ ਸਾਰੇ ਖੋਲ੍ਹ ਕੇ ਦੱਸਦਾ ਹੈ ਕਵੀ ਸੰਤੋਖ। ਕਹਿੰਦੇ ਹੱਥ ਵਿੱਚ ਤਾਂ ਭਾਈ ਬਾਲਾ ਜੀ ਦੇ ਤੂੰਬੀ ਹੈ, ਇਹ ਪਿਛਲੇ ਜਿਹੜੇ ਸਾਧੂ ਸੰਤ ਸੀ ਆਪਣੇ ਕੋਲ ਪਾਣੀ ਜ਼ਰੂਰ ਰੱਖਦੇ ਹੁੰਦੇ ਸੀ ਬਾਹਰ ਜਾਣ ਅੰਦਰ ਜਾਣ। ਅੱਜ ਕੱਲ੍ਹ ਤਾਂ ਚਲੋ ਸਮਾਂ ਬਦਲ ਗਿਆ ਵੀ ਚਲੋ ਆ ਥਾਂ ਥਾਂ 'ਤੇ ਪ੍ਰਬੰਧ ਹੈ ਨਾ, ਪਿਛਲੇ ਸਮਿਆਂ ਵਿੱਚ ਨਹੀਂ ਹੁੰਦਾ ਸੀ, ਇਸ ਕਰਕੇ ਵੀ ਉਹ ਪਾਣੀ ਜ਼ਰੂਰ ਕੋਲ ਰੱਖਦੇ ਸੀ, ਕੋਈ ਤੂੰਬਾ ਰੱਖ ਲੈਂਦਾ ਸੀ, ਕੋਈ ਚਿੱਪੀ ਜੀ ਰੱਖ ਲੈਂਦਾ ਸੀ, ਕੋਈ ਗੰਗਾ ਸਾਗਰ ਰੱਖ ਲੈਂਦਾ। ਇਸ ਤਰ੍ਹਾਂ ਕਹਿੰਦੇ ਭਾਈ ਹੱਥ ਭਾਈ ਬਾਲਾ ਜੀ ਦੇ ਹੱਥ ਵਿੱਚ ਤੂੰਬੀ ਲਈ ਜਾਣੀ ਚਿੱਪੀ ਫੜੀ ਹੋਈ ਹੈ, ਜਿਵੇਂ ਸਾਧੂਆਂ ਦੇ ਹੱਥ ਵਿੱਚ ਹੁੰਦੀ ਹੈ, ਅਤੇ ਲੱਕ ਦੇ ਨਾਲ ਲੰਗੋਟੀ ਹੈ। ਇਹ ਤਾਂ ਗੁਰੂ ਕਲਗੀਧਰ ਜੀ ਨੇ ਲੰਗੋਟੀ ਜੀ ਲੁਆ ਕੇ ਕਛਹਿਰਾ ਖਾਲਸੇ ਨੂੰ ਪਹਿਨਾਇਆ ਮਿਸ਼ਕਾ ਕੇ, ਪਹਿਲਾਂ ਆਮ ਇਹ ਲੱਕ ਨਾਲ ਸਾਰਿਆਂ ਦੇ ਲੰਗੋਟੀ ਕਸੀ ਹੁੰਦੀ ਸੀ, ਆ ਜਿਹੜੇ ਬ੍ਰਾਹਮਣ ਲੋਕ ਹੈ ਉਹ ਕੰਨੀਦਾਰ ਧੋਤੀ ਜੀ ਬੰਨ ਲੈਂਦੇ ਸੀ। ਸੋ ਇਸ ਤਰ੍ਹਾਂ ਇਹ ਭਾਈ ਬਾਲਾ ਜੀ ਦੇ ਲੱਕ ਦੇ ਨਾਲ ਕਹਿੰਦੇ ਕਪੀਨ ਮਹੀਨੀਆਂ ਲੰਗੋਟੀ ਲਾਈ ਹੋਈ ਹੈ। ਤਨ ਉਪਰ ਕਮਰੀ ਸਿਤ ਲੀਨਾ। ਭਾਈ ਬਾਲਾ ਜੀ ਨੇ ਆਪਣੇ ਸਰੀਰ ਦੇ ਉੱਪਰ ਚਿੱਟੇ ਰੰਗ ਦੀ ਜਿਹੜੀ ਕਮਲੀ ਲਈ ਹੋਈ ਹੈ। ਉੱਚੀ ਕੁਲ ਹੈ ਸੀਸ ਪਰ ਧਾਰੀ। ਦਸਤਾਰ ਦੇ ਥਾਂ ਜਿਹੜੀ ਬਹੁਤ ਉੱਚੀ ਸੱਤ ਟਾਕੀਆਂ ਵਾਲੀ ਜਿਹੜੀ ਕੁਲਾ ਹੈ ਉਹ ਧਾਰਨ ਕੀਤੀ ਹੈ। ਇੱਕ ਤਾਂ ਹੁੰਦੀ ਆ ਬਾਂਦਰ ਟੋਪੀ ਜੀ, ਜਿਵੇਂ ਆ ਬੱਚੇ ਅੱਜ ਕੱਲ੍ਹ ਪੁੱਠੀ ਸਿੱਧੀ ਜੀ ਕਰਕੇ ਰੱਖ ਲੈਂਦੇ ਹੈ। ਇੱਕ ਹੈ ਫਕੀਰਾਂ ਦੀ, ਉਹਦੀਆਂ ਉਹ ਸੱਤ ਟਾਕੀਆਂ ਹੁੰਦੀਆਂ ਅਤੇ ਬਹੁਤ ਉੱਪਰ ਨੂੰ ਉੱਚੀ ਹੁੰਦੀ ਹੈ, ਜਿਵੇਂ ਆ ਸ੍ਰੀ ਕੀਰਤਪੁਰ ਸਾਹਿਬ ਵਿਖੇ ਸ੍ਰੀ ਚੰਦ ਦੀ ਉਹ ਕੁਲਹਾ ਪਈ ਹੈ, ਉਹੀ ਬਾਬੇ ਗੁਰਦਿੱਤੇ ਜੀ ਦੇ ਸੀਸ ਦੇ ਉੱਪਰ ਉਹਨਾਂ ਨੇ ਰੱਖੀ ਸੀ ਕੁਲਹਾ, ਉਹ ਬਹੁਤ ਸੋਹਣੀ ਹੁੰਦੀ, ਸੱਤ ਟਾਕੀਆਂ ਦੀ ਸੱਤ ਪਹਿਲੂ ਉਹਦੇ ਹੁੰਦੇ। ਇਸ ਤਰ੍ਹਾਂ ਉਹ ਫਕੀਰ ਲੋਕ ਸਾਧੂ ਲੋਕ ਬੰਦਗੀ ਵਾਲੇ ਲੋਕ ਆਪਣੇ ਸੀਸ 'ਤੇ ਪਾ ਕੇ ਰੱਖਦੇ ਸੀ। ਇਸ ਤੋਂ ਪਤਾ ਲੱਗ ਜਾਂਦਾ ਸੀ ਇਸ ਨਿਸ਼ਾਨੀ ਤੋਂ ਵੀ ਇਹ ਕੋਈ ਗ੍ਰਸਤੀ ਨਹੀਂ ਹੈ, ਬਰਕਤ ਲੋਕ ਹੈ, ਸਾਧੂ ਲੋਕ ਹੈ। ਇਸ ਤਰ੍ਹਾਂ ਕਹਿੰਦੇ ਭਾਈ ਬਾਲਾ ਜੀ ਨੇ ਆਪਣੇ ਸੀਸ ਦੇ ਉੱਪਰ ਉੱਚੀ ਜਿਹੜੀ ਸੱਤ ਟਾਕੀਆਂ ਵਾਲੀ ਉਹ ਕੁਲਾਹਾ ਜੀ ਧਾਰਨ ਕੀਤੀ ਹੋਈ ਹੈ, ਸੀਸ ਦੇ ਉੱਪਰ ਕੁਲਾ ਰੱਖੀ ਹੋਈ ਹੈ। ਸਮਸ਼ ਸਵੇਤ ਦੀਰਗ ਇੱਕ ਸਾਰੀ। ਭਾਈ ਬਾਲਾ ਜੀ ਦਾ ਜਿਹੜਾ ਦਾੜਾ ਹੈ ਕਹਿੰਦੇ ਚਿੱਟਾ ਹੈ ਤੇ ਲੰਮਾ ਇੱਕੋ ਜਿਹਾ ਹੀ। ਔਰ ਮੈਂ ਕਰ ਗੁਰ ਨਾਨਕ ਧਿਆਨਾ। ਐਸਾ ਜੋ ਭਾਈ ਬਾਲਾ ਜੀ ਉਸਨੇ ਗੁਰੂ ਨਾਨਕ ਸਾਹਿਬ ਜੀ ਦਾ ਹਿਰਦੇ ਵਿੱਚ ਧਿਆਨ ਕੀਤਾ ਹੈ। ਬੰਦੇ ਪਦ ਅਰਬਿੰਦ ਵਿਧਾਨਾ। ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਧਿਆਨ ਧਰ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ 'ਤੇ ਨਮਸਕਾਰ ਕੀਤੀ ਹੈ ਵਿਧੀ ਨਾਲ, ਯਾਨੀ ਢੰਗ ਨਾਲ। ਮੱਥਾ ਟੇਕਣ ਦਾ ਵੀ ਢੰਗ ਹੈ, ਇੱਕ ਤਾਂ ਅਸੀਂ ਆ ਬੁੱਕ ਜਿਹਾ ਕਰਕੇ ਅਤੇ ਬੁੱਕ ਦੇ ਉੱਤੇ ਆਪਣਾ ਮੱਥਾ ਜਿਹਾ ਰੱਖ ਲੈਂਦੇ, ਇਹ ਵੀ ਇੱਕ ਤਰੀਕਾ ਹੈ ਮੱਥਾ ਟੇਕਣ ਦਾ। ਇੱਕ ਹੈ ਵੀ ਜਿਹੜੇ ਹੱਥ ਹੈ ਅਸੀਂ ਖੁੱਲ੍ਹੇ ਰੱਖਦੇ ਹਾਂ ਅਤੇ ਉਹ ਪੁੱਠੇ ਜਿਹੇ ਕਰਕੇ ਧਰਤੀ 'ਤੇ ਹੱਥ ਰੱਖਦੇ ਹਾਂ ਅਤੇ ਸਿਰ ਆਪਣੇ ਹੱਥਾਂ ਉੱਪਰ ਰੱਖ ਲੈਂਦੇ ਹਾਂ। ਇੱਕ ਹੈ ਤਰੀਕਾ ਵੀ ਜਿਹੜੇ ਹੱਥ ਹੈ ਉਹ ਧਰਤੀ ਉੱਪਰ ਸਿੱਧੇ ਲਾਉਣੇ ਅਤੇ ਇਸੇ ਤਰ੍ਹਾਂ ਧਰਤੀ ਉੱਪਰ ਹੀ ਮੱਥਾ ਲਾਉਣਾ, ਹਿਰਦੇ ਅੰਦਰ ਐਸਾ ਭਾਵਨਾ ਹੋਣੀ ਵੀ ਇਹ ਜਿਹੜੇ ਹੱਥ ਹੈ ਮੈਂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਰੱਖੇ ਹੈ, ਅਤੇ ਇਸੇ ਤਰ੍ਹਾਂ ਜਿਹੜਾ ਸੀਸ ਧਰਤੀ 'ਤੇ ਰੱਖਿਆ ਅੰਦਰ ਇਹ 'ਚ ਖਿਆਲ ਹੋਣਾ ਵੀ ਇਹ ਮੈਂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਰੱਖਿਆ ਹੈ। ਇਹ ਜਾਣੀ ਅਸਲੀ ਤਰੀਕਾ ਹੈ ਵੀ ਇਹ ਨਹੀਂ ਵੀ ਆਪਣੇ ਹੱਥਾਂ ਉੱਪਰ ਮੱਥਾ ਰੱਖਣਾ, ਹੱਥ ਵੱਖਰੇ ਰੱਖਣੇ ਆ, ਮੱਥਾ ਵੱਖਰਾ ਧਰਤੀ 'ਤੇ ਲਾਉਣਾ ਹੈ। ਇਸ ਤਰ੍ਹਾਂ ਹਿਰਦੇ ਵਿਧੀ ਨਾਲ ਜਿਹੜਾ ਮੱਥਾ ਟੇਕੇ ਹੈ ਉਹਦਾ ਸਾਹ ਫਲ ਹੈ। ਬਾਕੀ ਹੈ ਜਿਹੜਾ ਅਸੀਂ ਉਹ ਕਰੀ ਕਰਾਈ ਜਾਂਦੇ, ਕਈ ਖੜੇ ਖੜਾਤੀ ਆ ਸਲੂਟ ਜਿਹਾ ਮਾਰਦੇ, ਡੱਲੇ ਹੀ ਮੱਥਾ ਟੇਕ ਲਿਆ। ਇਹ ਤਰੀਕਾ ਤਾਂ ਨਹੀਂ ਨਾ ਹੈਗਾ, ਅਸਲੀ ਆ ਹੈ ਜਾਣੀ ਵੀ ਉਹ ਇਸ ਕਰਕੇ ਕਵੀ ਜੀ ਕਹਿੰਦਾ ਵੀ ਭਾਈ ਬਾਲਾ ਜੀ ਨੇ ਹਿਰਦੇ ਵਿੱਚ ਧਿਆਨ ਤਰਕੇ ਨਾ ਗੁਰੂ ਨਾਨਕ ਸਾਹਿਬ ਦਾ ਫਿਰ ਵਿਧੀ ਨਾਲ ਤਰੀਕੇ ਨਾਲ ਮੱਥਾ ਟੇਕਿਆ। ਇਹ ਦੋਵੇਂ ਜਿਹੜੇ ਹੱਥ ਹੈ ਧਰਤੀ 'ਤੇ ਲਾ ਕੇ ਅਤੇ ਮੱਥਾ ਲਾਇਆ ਧਰਤੀ 'ਤੇ, ਇਉਂ ਵੀ ਮੈਂ ਮਹਾਰਾਜ ਦੇ ਚਰਨਾਂ 'ਤੇ ਮੱਥਾ ਰੱਖ ਕੇ ਮਹਾਰਾਜ ਦੇ ਚਰਨਾਂ 'ਤੇ ਹੱਥ ਰੱਖ ਰਿਹਾ ਹਾਂ, ਇਉਂ ਮੱਥਾ ਟੇਕਿਆ ਧਿਆਨ ਤਰਕੇ ਸ਼ਰਧਾ ਨਾਲ ਵਿਧੀ ਨਾਲ ਢੰਗ ਤਰੀਕੇ ਨਾਲ। ਬਾਲਾ ਵਰਣਨ ਕਰਨ ਲੱਗਾ ਬਰ। ਉਸ ਤੋਂ ਬਾਅਦ ਫਿਰ ਮੱਥਾ ਟੇਕ ਕੇ ਭਾਈ ਬਾਲਾ ਜੀ ਜਿਹੜਾ ਸ੍ਰੇਸ਼ਟ ਇਤਿਹਾਸ ਹੈ ਉਹ ਕਥਨ ਕਰਨ ਲੱਗਿਆ ਹੈ। ਸੱਸ ਮੁਖ ਤੇ ਇਤਿਹਾਸ ਸੁਧਾ ਸਰ। ਭਾਈ ਬਾਲਾ ਜੀ ਦਾ ਕਹਿੰਦੇ ਜਿਹੜਾ ਮੁਖ ਹੈ ਉਹ ਤਾਂ ਪੂਰਨਮਾਸੀ ਦੇ ਚੰਦਰਮਾ ਵਰਗਾ ਹੈ, ਜਿਹੜੀ ਗੁਰੂ ਕੀ ਕਥਾ ਹੈ ਇਹ ਕਹਿੰਦੇ ਅੰਮ੍ਰਿਤ ਵਰਗੀ ਹੈ। ਅੰਮ੍ਰਿਤ ਵਰਗੀ ਜਿਹੜੀ ਕਥਾ ਹੈ ਭਾਈ ਬਾਲਾ ਜੀ ਆਪਣੇ ਚੰਦਰਮਾ ਮੁਰਗੇ ਮੁਖ ਤੋਂ ਕਥਨ ਕਰ ਲੱਗਿਆ ਲੱਗਿਆ ਕਥਾ ਸਰਾਉਣ। ਸ੍ਰੀ ਬਾਲਾ ਸੁੰਦਰ ਵਾਚ, ਕਲਯੁਗ ਪਾਏ ਅਕਾਲ ਪ੍ਰਜੋਰਾ। ਹੁਣ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਕਵੀ ਜੀ ਨੇ ਉਲੱਥਾ ਕੀਤਾ, ਜਿਸ ਕਰਕੇ ਜਦੋਂ ਵੀ ਪ੍ਰਸੰਗ ਕੋਈ ਸ਼ੁਰੂ ਹੋਊਗਾ ਉੱਥੇ ਹਰੇਕ ਦੇ ਥਾਂ ਸੰ ਬਾਲਾ ਸੁੰਦਰ ਬਾਚ ਲਿਖਿਆ ਹੈ। ਇਹ ਹੈ ਨਹੀਂ ਤਾਂ ਅਗਲਾ ਆਪਣਾ ਲਿਖਦਾ ਹੈ, ਇਹ ਹੈ ਭਾਵਨਾ ਅਸਲੀ ਅੰਦਰ। ਐਡਾ ਮਹਾਨ ਵਿਦਵਾਨ ਹੋ ਕੇ ਸਾਰਾ ਕੁਛ ਵੀ ਇਹ ਉਹਨਾਂ ਦਾ ਹੈ, ਮੇਰਾ ਨਹੀਂ। ਮੈਂ ਤਾਂ ਸਿਰਫ ਇਹਦੀ ਕਾਵਿ ਦੇ ਨਿਯਮਾਂ ਵਿੱਚ ਤਸਨ ਕਰ ਰਹੇ ਹਾਂ, ਨਹੀਂ ਤਾਂ ਅੱਜ ਕੱਲ੍ਹ ਤਾਂ ਇੱਧਰੋਂ ਉੱਧਰੋਂ ਲੈ ਕੇ ਨਾ ਪ੍ਰਸੰਗ ਦੇ ਅਤੇ ਫਿਰ ਮੂਹਰੇ ਆਪਣਾ ਨਾਂ ਲਿਖਿਆ ਹੁੰਦਾ ਵੀ ਫਲਾਨਾ ਪ੍ਰਕਾਸ਼ਕ ਫਲਾਨਾ ਲੇਖਕ, ਯਾਨੀ ਹਮ ਮੈਨੂੰ ਪੁੱਠੇ ਪਾਉਂਦੇ। ਭਾਈ ਬਾਲਾ ਜੀ ਉਹ ਮਹਾਰਾਜ ਦਾ ਧਿਆਨ ਤਰਕੇ ਮੱਥਾ ਟੇਕ ਕੇ ਅਸਰ ਕਰਨ ਲੱਗਿਆ, ਉਹਦਾ ਉਲੱਥਾ ਕਵੀ ਸੰਤੋਖ ਸਿੰਘ ਕਰ ਰਿਹਾ, ਜਿਸ ਕਰਕੇ ਇਹ ਕਥਾ ਕਰਨ ਤੋਂ ਪਹਿਲਾਂ ਭਾਈ ਬਾਲਾ ਜੀ ਦਾ ਨਾਂ ਦੇ ਦਿੱਤਾ ਕਵੀ ਨੇ, ਸ੍ਰੀ ਬਾਲਾ ਸੁੰਦਰ ਬਾਜ, ਸ੍ਰੀ ਸੋਭਾ ਵਾਲੇ ਜੋ ਭਾਈ ਬਾਲਾ ਜੀ ਸੰਧੂ ਗੋਤ ਦੇ ਹਨ, ਉਹ ਰੋਹ ਦੇ ਵਿੱਚੋਂ ਸਰਗਾਂ ਆ ਜਾਂਦੀਆਂ, ਔਂਕੜ ਵਿੱਚੋਂ ਊੜਾ ਆ ਜਾਂਦਾ ਹੈ, ਜਿਸ ਕਰਕੇ ਬਣ ਜਾ ਬਾਲਾ ਸੰਦ ਉਬਾਜ। ਭਾਈ ਬਾਲਾ ਜੀ ਜੋ ਸੰਧੂ ਗੋਦੇ ਹੈ ਉਹ ਉਬਾਜ ਕੀਏ ਕਥਨ ਕਰਦੇ ਹਨ, ਕਥਾ ਕਹਿੰਦੇ ਹਨ। ਕਲਯੁਗ ਪਾਏ ਅਕਾਲ ਪ੍ਰਜੋਰਾ। ਹਾਂ, ਗੁਰੂ ਅੰਗਦ ਸਾਹਿਬ ਜੀ ਨੂੰ ਕਥਨ ਕਰਨ ਲੱਗੇ, ਕਥਾ ਸੁਣਾਉਣ ਲੱਗੇ ਕਿ ਮਹਾਰਾਜ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੋਇਆ ਸੀ ਉਸ ਵੇਲੇ ਆ ਬੁਰਾ ਹਾਲ ਸੀ, ਕਲਯੁਗ ਨੇ ਕਹਿੰਦੇ ਕਾਲ ਤੋਂ ਬਿਨਾਂ ਸਮੇਂ ਤੋਂ ਆਪਣਾ ਤਕੜਾ ਜ਼ੋਰ ਪਾਇਆ ਸੀ, ਬਲ ਪਾਇਆ ਹੋਇਆ ਸੀ, ਕਲਯੁਗ ਅਜੇ ਪੂਰਾ ਲੱਗਿਆ ਨਹੀਂ ਸੀ, 5,000 ਵਰ੍ਹੇ ਬੀਤਿਆ ਸੀ। ਇਸ ਕਰਕੇ ਇਹਦਾ ਸਮਾਂ ਤਾਂ ਜ਼ੋਰ ਪਾਉਣ ਵਾਲਾ ਹੈ ਨਹੀਂ ਸੀ। ਗੁਰੂ ਕਲਗੀਧਰ ਜੀ ਦਾ ਇਤਿਹਾਸ ਪੜ੍ਹੀਏ, ਉਹ ਜਿੱਥੇ ਨਹਿ ਕਲੰਕ ਦੀ ਗਾਥਾ ਲਿਖੀ ਨਾ, ਉੱਥੇ ਕਲਯੁੱਗ ਦਾ ਪੂਰਾ ਜ਼ੋਰ ਲਿਖਿਆ ਹੈ ਵੀ ਕਿਹੋ ਜਿਹੇ ਲੋਕ ਹੋ ਜਾਣਗੇ ਉਸ ਵੇਲੇ ਦੇ, ਜਿਹੜੇ ਸਾਧੂ ਸੰਤ ਆ ਉਹ ਕਿਹੋ ਜਿਹੇ ਹੋਣਗੇ, ਪ੍ਰਜਾ ਜਿਹੜੀ ਕਿਹੋ ਜਿਹੀ, ਬਾਕੀ ਜਿਹੜੇ ਰਾਜੇ ਮਹਾਰਾਜੇ ਕਿਹੋ ਜਿਹੇ ਹੋ ਜਾਣਗੇ, ਘਰ ਦੇ ਧੀਆਂ ਪੁੱਤਰ ਘਰਵਾਲੀ ਕਿਹੋ ਜਿਹੀ ਹੋ ਜਾਊ, ਉਹ ਬੜਾ ਅਜੀਬ ਤਰ੍ਹਾਂ ਦੇ ਲਿਖਿਆ। ਗੁਰੂ ਕਲਗੀਧਰ ਜੀ ਨੇ ਸੁਣ ਕੇ ਅਚਰਜ ਹੁੰਦਾ ਹੈ, ਇੱਥੇ ਮਾੜਾ ਮੋਟਾ ਜਿਹਾ ਹੋਣਾ ਪੁੱਠਾ ਸਿੱਧਾ ਜਿਹਾ ਹੁੰਦਾ ਸੀ, ਕਹਿੰਦੇ ਕਲਯੁੱਗ ਆ ਗਿਆ, ਅਜੇ ਤੱਕ ਕੁਝ ਵੀ ਨਹੀਂ ਆਇਆ ਹੈ, ਉਹ ਤਾਂ ਸਿਰੇ ਲਾਇਆ ਪਿਆ ਸਾਰਾ ਕੁਛ। ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਸਮ ਗ੍ਰੰਥ ਨੂੰ ਆ ਲੌਲਾ ਪਾਈ ਜਾਂਦੇ ਆ ਵੀ ਇਹ ਤਾਂ ਬ੍ਰਾਹਮਣਾਂ ਦਾ ਫਲਾਨਿਆਂ ਦਾ, ਇਹ ਮਹਾਰਾਜ ਦੀ ਬਾਣੀ ਨਹੀਂ ਹੈ, ਪੜ੍ਹਿਆ ਇੱਕ ਅੱਖਰ ਨਹੀਂ ਉਹਨਾਂ ਨੇ, ਜੇ ਕਦੇ ਪੜ੍ਹ ਲੈਣ ਤਾਂ ਫਿਰ ਉਹਨਾਂ ਨੂੰ ਆ ਗਿਆਨ ਹਾਸਲ ਹੋ ਜਾਵੇ ਵੀ ਕਿੰਨਾ ਕੁਛ ਗੁਰੂ ਕਲਗੀਧਰ ਜੀ ਨੇ ਲਿਖ ਦਿੱਤਾ ਹੈ। ਲੈ ਭਾਗਵਤ ਪੁਰਾਣ ਭਜੋ ਦੇ ਵਿੱਚ ਨਹਿ ਕਲੰਕ ਦੀ ਕਥਾ ਤਾਂ ਹੈਗੀ ਹੈ ਪਰ ਥੋੜ੍ਹੀ ਹੈ। ਨਹਿ ਕਲੰਕ ਨੂੰ ਕਿਹਨੇ ਮਾਰਨਾ ਹੈ, ਉੱਥੇ ਨਹੀਂ ਉਹ ਸਾਰਾ, ਫਿਰ ਉਹ ਜਿਹੜਾ ਅੱਗੇ ਹੈ ਉਹਨੂੰ ਕਿਹਨੇ ਮਾਰਨਾ ਹੈ, ਉਹ ਨਹੀਂ ਹੈਗਾ ਹੈ। ਅਤੇ ਗੁਰੂ ਮਹਾਰਾਜ ਨੇ ਨਹਿ ਕਲੰਕ ਨੂੰ ਮਾਰਨ ਵਾਲੇ ਦਾ ਵੀ ਨਾਂ ਲਿਖਿਆ ਵੀ ਮਾਂ ਮਹਿੰਦੀ ਹੋਊਗਾ, ਇੱਕ ਮੁਸਲਮਾਨਾਂ ਦਾ ਹੋ, ਜਦੋਂ ਇਹਨੂੰ ਹੰਕਾਰ ਹੋ ਜੂਗਾ ਕਿ ਮੇਰੇ ਵਰਗਾ ਕੌਣ ਹੈ, ਕਿਉਂਕਿ ਹਰ ਇੱਕ ਨੂੰ ਦੁਸ਼ਟਾਂ ਨੂੰ ਨਾਸ਼ ਕਰਕੇ ਧਰਮ ਦਾ ਪ੍ਰਕਾਸ਼ ਕਰਕੇ ਅਖੀਰਤਾਂ 'ਚ ਬੰਦੇ ਬਹਾਦਰ ਨੂੰ ਹੋ ਹੀ ਗਿਆ ਸੀ ਨਾ ਵੀ ਮੈਂ ਹੀ ਹੈ। ਇਹ ਲਓ ਮੈਂ ਚਾਰੇ ਸਾਹਿਬਜ਼ਾਦਿਆਂ ਦਾ ਬੈਲ ਲੈਤਾ, ਇੱਟ ਇੱਟ ਖੜਕਾਤੀ, ਇਸ ਕਰਕੇ ਮੈਂ ਮਹਾਨ ਹਾਂ, ਇਵੇਂ ਇਹਨੂੰ ਹੰਕਾਰ ਹੋ ਗਿਆ ਅੱਗੇ ਅਖੀਰ 'ਤੇ ਆ ਕੇ। ਅਤੇ ਜਿਹੜਾ ਇਹਨੂੰ ਹੰਕਾਰ ਹੋ ਗਿਆ ਉਹ ਪਰਮੇਸ਼ਰ ਨੂੰ ਨਹੀਂ ਪਾਉਂਦਾ ਹੈ, ਫਿਰ ਉਹ ਮੁਸਲਮਾਨਾਂ ਵਿੱਚੋਂ ਇੱਕ ਮਾਂ ਮਹਿੰਦੀ ਪੀਰ ਹੋ ਜਾਊਗਾ ਪੈਦਾ, ਉਹ ਇਹਦੇ ਨਹਿ ਕਲੰਕਾਂ ਸਾਨੂੰ ਇੱਥੋਂ ਚੁੱਕ ਦੂ ਮਾਰ ਦੇਊਗਾ। ਫਿਰ ਉਹ ਜਿਹੜਾ ਮਾਂ ਮਹਿੰਦੀ ਪੀਰ ਹੈ ਉਹਦੇ ਮਨ ਵਿੱਚ ਹੰਕਾਰ ਆ ਜੀ ਮੈਂ ਨਹਿ ਕਲੰਕ ਨੂੰ ਮਾਰਤਾ, ਮੇਰੇ ਵਰਗਾ ਕਿਹੜਾ ਬਲੀ ਹੈ। ਅਤੇ ਪਰਮੇਸ਼ਰ ਨੇ ਉਹ ਚੀਜ਼ ਵੀ ਕਲਾ ਕਰਨੀ ਹੈ ਵੀ ਉਹ ਇੱਕ ਪੈ ਪੈ ਦੇ ਉਹਦੇ ਕੰਨ ਦੇ ਵਿੱਚ ਕੰਨ ਖਜੂਰਾ ਜਿਹਾ ਵੜ ਜਾਊਗਾ, ਉਹ ਕੰਨ ਖਜੂਰੇ ਨੇ ਅੰਦਰ ਵੜ ਕੇ ਨਾ ਅਤੇ ਬਸ ਮਾਮੇ ਦੀ ਉਹਨਾਂ ਦਾ ਭੋਗ ਪਾ ਲੈਣਾ, ਉਹਨੂੰ ਮਾਰ ਦੇਣਾ ਕੰਨ ਖਜੂਰੇ ਨੇ ਬਸ ਇਸ 'ਤੇ। ਉਹਦੇ ਮਰਨ ਨਾਲ ਅੱਗੇ ਕਹਿੰਦੇ ਕਲਯੁੱਗ ਦਾ ਸਮਾਂ ਸਮਾਪਤ, ਫਿਰ ਉਹ ਸਤਯੁੱਗ ਦਾ ਸਮਾਂ ਪ੍ਰਾਰੰਭ ਹੋ ਜਾਏਗਾ। ਐਸਾ ਕੁਛ ਗੁਰੂ ਕਲਗੀਧਰ ਜੀ ਨੇ ਸਾਰਾ ਕੁਛ ਲਿਖਿਆ, ਉਹਦੇ ਵਿੱਚ ਕਲਯੁੱਗ ਦਾ ਵੀ ਸਾਰਾ ਕੁਛ ਕਥਨ ਹੈ ਵੀ ਇਹ ਆਹ ਪਾਪੜ ਮਿਲੂਗਾ, ਇਹੋ ਜਿਹੇ ਪੁੱਠੇ ਸਿੱਧੇ ਕੰਮ ਕਰਾਊਗਾ ਇਹ। ਅਤੇ ਇੱਥੇ ਭਾਈ ਬਾਲਾ ਜੀ ਕਹਿੰਦੇ ਇਹ ਗੁਰੂ ਅੰਗਦ ਸਾਹਿਬ ਜੀ ਕਲਯੁੱਗ ਨੇ ਬਿਨਾਂ ਸਮੇਂ ਤੋਂ ਆਪਣਾ ਜ਼ੋਰ ਪਾ ਲਿਆ, ਬਲ ਪਾ ਲਿਆ, ਲੋਕਾਂ ਦੀ ਭੂਤਨੀ ਭੁਲਾ ਤੀ ਬਿਨਾਂ ਸਮੇਂ ਤੋਂ ਹੀ, ਮਤ ਮਾਰਤੀ ਭੈੜੇ ਕਰਤੱਵ ਪਾਪ ਕਰਨ ਲਾ ਤੇ ਨੇ ਅਕਾਲ ਦੇ ਥਾਂ। ਇਸੇ ਤਰ੍ਹਾਂ ਪਹਿਲੇ ਜਿਹੜੇ ਕੋਈ ਇਹ ਪੁਸਤਕ ਸੀ ਲਿਖਤੀ ਰੂਪ ਵਿੱਚ ਉਹਨਾਂ ਵਿੱਚ ਪਾਠ ਕਾਲ ਵੀ ਆਇਆ ਹੈ, ਸੰਪਰਦਾ ਵਿੱਚ ਇਸ ਨੂੰ ਸ਼ੁੱਧਤਾ ਦਿੱਤੀ ਜਾਂਦੀ, ਮੁੱਖ ਪਾਠ ਕਾਲ ਪਰਜੋਰਾ ਵੀ ਕਲਯੁੱਗ ਦੇ ਸਮੇਂ ਨੇ ਵਿਸ਼ੇਸ਼ ਕਰਕੇ ਜ਼ੋਰ ਪਾ ਲਿਆ ਹੈ, ਇੱਥੇ ਤਾਂ ਅਕਾਲ ਵੀ ਬਿਨਾਂ ਸਮੇਂ ਤੋਂ ਪੁਰਸ਼ ਵੀ ਕਲਯੁੱਗ ਦੇ ਸਮੇਂ ਨੇ ਬੜਾ ਭਾਰੀ ਬਲ ਪਾ ਲਿਆ, ਸਿੱਧਾ ਅਰਥ ਸਪਸ਼ਟ ਹੈ। ਪ੍ਰਗਟ ਭਏ ਅਗ ਓਗ ਪ੍ਰਕੋਰਾ, ਜਿਸ ਕਰਕੇ ਕਹਿੰਦੇ ਕਲਯੁੱਗ ਦੇ ਸਮੇਂ ਨੇ ਜਦੋਂ ਬਲ ਪਾਇਆ ਹਰ ਪਾਸੇ, ਕਹਿੰਦੇ ਜਿਹੜੇ ਭਿਆਨਕ ਪਾਪ ਹੀ ਪਾਪ ਕਹਿੰਦੇ ਪ੍ਰਗਟ ਹੋ ਗਏ, ਹਰ ਪਾਸੇ ਪਾਪ ਹੀ ਹੋਣ ਲੱਗ ਪਏ ਹਨ। ਆਦ ਦੁਕਾਲ ਹੋਤ ਉਤਪਾਤਾ, ਜਿਵੇਂ ਕਾਲ ਪੈ ਜਾਣਾ, ਬਾਰਿਸ਼ ਨਾ ਪੈਣੀ ਅਤੇ ਉਹਦੇ ਨਾਲ ਸਾਰਾ ਕੁਛ ਖੇਤੀ ਖੁਤੀ ਖੜੀ ਖੜਾਈ ਨਾਸ ਹੋ ਜਾਣੀ, ਅੰਨ ਨਾ ਹੋਣਾ ਇਹ ਕਾਲ ਹੋਣਾ, ਜਾਂ ਅੱਗ ਲੱਗ ਜਾਣੀ, ਬਾਰਿਸ਼ ਪੈ ਕੇ ਸਭ ਕੁਛ ਹੜ ਹੁੜ ਆ ਜਾਣੇ, ਅਤੇ ਜਿਹੜਾ ਕੁਛ ਹੈ ਲੋਕਾਂ ਦਾ ਰੁੜ ਜਾਣਾ, ਖਰਾਬ ਹੋ ਜਾਣਾ, ਉਹਨੂੰ ਕਹਿੰਦੇ ਦੁਕਾਲ, ਮਾੜਾ ਸਮਾਂ, ਖੋਟਾ ਸਮਾਂ। ਵੀ ਜਿਵੇਂ ਆ ਟਿੱਡੀ ਦਲ ਆ ਜਾਂਦਾ, ਆਣ ਆ ਜਾਂਦੀ ਸੀ, ਮਾਤਰ ਦੇਖਦੇ ਰਹਿੰਦੇ ਇੱਥੇ, ਫਿਰ ਪੀਪੇ ਲੈ ਕੇ ਖੜਕਾਉਂਦੇ ਹੁੰਦੇ ਸੀ, ਅਤੇ ਉਹ ਫਿਰ ਵੀ ਕੁਝ ਨਾ ਕੁਝ ਕਰ ਹੀ ਜਾਂਦੀਆਂ ਸੀ, ਨੁਕਸਾਨ ਇੱਥੇ ਰਹਿ ਜਾਂਦੀਆਂ ਸੀ ਰਾਤ ਨੂੰ। ਇਸ ਤਰ੍ਹਾਂ ਕਹਿੰਦੇ ਜਿਹੜਾ ਦੁਕਾਲ, ਮਾੜਾ ਸਮਾਂ, ਇਸ ਤੋਂ ਬਾਅਦ ਲੈ ਕੇ ਉਪਦਰਵ ਹੋਣ ਲੱਗ ਪਏ ਹਨ। ਭਇਓ ਮਲੇਸ਼ ਰਾਜ ਬਖਿਆਤਾ, ਪ੍ਰਗਟੀ ਕਹਿੰਦੇ ਜਿਹੜਾ ਮਲੇਸ਼ਾਂ ਦਾ ਰਾਜ ਹੋ ਗਿਆ, ਜਿੰਨੇ ਲੋਕ ਰਾਜ ਭਾਗ ਕਰਨ ਵਾਲੇ ਸਾਰੇ ਮੈਲੀਆਂ ਮਨ ਵਾਲੇ, ਮੈਲੀਆਂ ਇੱਛਾ ਵਾਲੇ ਹੈ। ਅੱਜ ਕੱਲ੍ਹ ਲੁੱਟੂ ਇਕੱਠੇ ਹੋਏ ਪਏ ਹਰ ਪਾਸੇ ਆ ਲੀਡਰ, ਪੰਥ ਮੁਹੰਮਦ ਬਢਤ ਅਪਾਰਾ। ਇਸੇ ਤਰ੍ਹਾਂ ਜਿਹੜਾ ਮੁਹੰਮਦ ਸਾਹਿਬ ਪੈਗੰਬਰ ਦਾ ਪੰਥ ਹੈ, ਇਹ ਬੜਾ ਵੱਧ ਫੁੱਲ ਰਿਹਾ ਹਰ ਪਾਸੇ, ਅੱਲਾਹੂ ਅਕਬਰ ਵਾਲੇ ਜ਼ਿਆਦਾ ਹੋ ਰਹੇ ਹਨ। ਕਲ ਮਲ ਮੈਂ ਮਤਹੀਨ ਵਿਚਾਰਾ, ਆ ਜਿਹੜਾ ਕਲਯੁਗ ਹੈ ਪਾਪ ਰੂਪ ਹੈ, ਜਿੰਨੇ ਲੋਕ ਬੁੱਧੀ ਤੋਂ ਹੀਣੇ ਹੈ, ਵਿਚਾਰ ਤੋਂ ਰਹਿਤ ਹਨ, ਨਾ ਕਿਸੇ ਨੂੰ ਕੋਈ ਅਕਲਮਤ ਹੈ, ਨਾ ਕਿਸੇ ਦੇ ਅੰਦਰ ਸ੍ਰੇਸ਼ਟ ਵਿਚਾਰ ਹੈ, ਸਾਰੇ ਪਾਪ ਰੂਪ ਹੋ ਰਹੇ, ਪਾਪੀ ਬਣ ਰਹੇ ਆ ਸਰੀਰ ਕਰਕੇ। ਕੋ ਗਰੀਬ ਕੋ ਹੱਥ ਹੈ ਕੁਸਾਲੀ, ਇਹੋ ਜਿਹੇ ਪਾਪੀ ਬਣ ਰਹੇ ਆ ਲੋਕ ਬੁੱਧੀ ਤੇ ਹੁਣ ਵਿਚਾਰ ਤੋਂ। ਗਊ ਹੋਵੇ, ਗਰੀਬ ਹੋਵੇ, ਉਹਨੂੰ ਕਹਿੰਦੇ ਮਾਰ ਕੇ ਬੜੇ ਕੁਸਾਲੀ ਕਿ ਖੁਸ਼ ਹੁੰਦੇ ਹਨ, ਵੀ ਅੱਜ ਅਸੀਂ ਇੰਨੀਆਂ ਗੂੰਗਾਂ ਮਾਰਤੀਆਂ, ਇੰਨੇ ਗਰੀਬਾਂ ਨੂੰ ਮਾਰ ਸੁੱਟਿਆ, ਜਿਵੇਂ ਔਰੰਗਜ਼ੇਬ ਸਵਾ ਸਵਾ ਮੰਜੂ ਲਾਹ ਕੇ ਖੁਸ਼ ਹੁੰਦਾ ਸੀ, ਅਬਕੁਨ ਸ਼ੇਰ ਉਹ ਲਾਹ ਕੇ ਖੁਸ਼ ਹੁੰਦਾ ਸੀ, ਮੰਦਰ ਮਸੀਤਾਂ ਢਾਹ ਕੇ ਖੁਸ਼ ਹੁੰਦਾ ਸੀ। ਉਹ ਕਹਿੰਦੇ ਉਹ ਜਿਹੜੇ ਰਾਜੇ ਲੋਕ ਹੈ, ਉਹਨਾਂ ਦੇ ਨਾਲ ਦੇ ਸਾਥੀ ਹੈ ਬੁੱਧੀ ਤੇ ਹਿਣੇ, ਗਰੀਬਾਂ ਨੂੰ ਗੂੰਗਾਂ ਨੂੰ ਮਾਰ ਕੇ ਬੜੇ ਖੁਸ਼ ਹੁੰਦੇ ਸਨ। ਇਹ ਕੁਸਾਲੀ ਨਾਲ ਖੁਸ਼ ਹੁੰਦੇ ਸੀ, ਇਹ ਸੰਪਰਦਾ ਦਾ ਮੁੱਖ ਅਰਥ ਹੈ। ਦੂਜਾ ਜਿਹੜਾ ਉਹ ਕੁਸਾਲੀ ਬੇਅਨਿਆ ਤੋਂ ਬਗੈਰ ਹੀ ਇਨਸਾਫ ਨਹੀਂ ਹੈ, ਅਨਿਆਏ ਕਹਿੰਦੇ ਕੋ ਗਰੀਬ ਨੂੰ ਮਾਰ ਦਿੰਦੇ ਸਨ। ਕੱਲ ਕੇ ਕੱਲ ਹਕੀਨ ਕੁਚਾਲੀ, ਕਲਯੁਗ ਦੇ ਸਮੇਂ ਨੇ ਕਹਿੰਦੇ ਛੋਟੀ ਚਾਲ ਸ਼ੁਰੂ ਕਰ ਦਿੱਤੀ ਹੈ, ਪੁੱਠੀ ਚਾਲ ਸ਼ੁਰੂ ਕਰ ਦਿੱਤੀ ਹੈ। ਨਿਰਪਤ ਭਏ ਮਤ ਮੰਦ ਮਲੀਨਾ, ਗੁਰੂ ਨਾਨਕ ਸਾਹਿਬ ਜੀ ਅਜੇ ਸੰਸਾਰ ਤੇ ਨਹੀਂ ਆਏ ਸੀ, ਉਸ ਤੋਂ ਪਹਿਲਾਂ ਦੇ ਸਮੇਂ ਵਿੱਚ ਜਿੰਨੇ ਰਾਜੇ ਸੀ ਉਹ ਸਾਰੇ ਕਹਿੰਦੇ ਭੈੜੀ ਮਤ ਵਾਲੇ ਤੇ ਮਲੀਨ ਮੈਲੇ ਹੋ ਗਏ ਸਨ। ਜਨ ਸ਼ੁਭ ਕਰਮ ਖੋਸ ਕਿਸ ਲੀਨਾ, ਉਹ ਰਾਜਿਆਂ ਤੋਂ ਜਿਹੜਾ ਕੋਈ ਚੰਗਾ ਕਰਮ ਕਰਨਾ, ਇਹ ਤਾਂ ਕਿਸੇ ਨੇ ਖੋਈ ਖਿੰਜ ਲਿਆ ਸੀ, ਲੁੱਟ ਹੀ ਲਿਆ ਸੀ, ਰਾਜੇ ਮਹਾਰਾਜੇ ਕੋਈ ਚੰਗਾ ਕੰਮ ਕਰਦੇ ਹੀ ਨਹੀਂ ਸਨ। ਮੰਤਰੀ ਲੋਲਪ ਬੇਸਿਆ ਗਾਮੀ, ਉਹਨਾਂ ਦੇ ਰਾਜਿਆਂ ਦੇ ਜਿਹੜੇ ਕੋਈ ਮੰਤਰੀ ਸੀ, ਵਜ਼ੀਰ ਸਨ, ਉਹ ਲੋਲਪ ਬਣ ਗਏ, ਵਿਸ਼ਿਆਂ ਨੂੰ ਭੋਗਣ ਵਾਲੇ ਵਿਸ਼ਿਆਂ ਵਿੱਚ ਲੰਪਟ ਹੋ ਗਏ, ਤੇ ਬੇਸਿਆ ਗਾਮੀ ਕੰਜਰੀਆਂ ਨਾਲ ਖੇ ਖਾਣ ਲੱਗ ਪਏ। ਦੁਰਾਚਾਰ ਕਰਹੀ ਮਨ ਬਾਮੇ, ਭੈੜੇ ਕਰਤਾ ਭੈੜੇ ਕੰਮ ਕਰਦੇ ਹੈ, ਤੇ ਮਨ ਬਾਮੀ ਟੇਢੇ ਮਨ ਵਾਲੇ, ਸਾਰਿਆਂ ਦੇ ਮਨ ਕੋਈ ਪਰਮੇਸ਼ਰ ਵੱਲ ਨਹੀਂ ਲੱਗੇ, ਪੁੱਠੇ ਪਾਸੇ ਸਭ ਦੇ ਮਨ ਲੱਗੇ ਹੋਏ ਹਨ। ਦੋਹਰਾ ਦੁਰਮਤ ਦੁਸ਼ਟ ਦਰੋਦਰੀ, ਜਿਹੜੀ ਖੋਟੀ ਬਦਲ ਹੈ ਤੇ ਦੁਸ਼ਟ ਦੁਸ਼ਟਤਾਈ ਹੈ, ਅਤੇ ਇਸੇ ਤਰ੍ਹਾਂ ਜਿਹੜੀ ਦਰੋਦਰੀ ਹੈ, ਚੁਗਲੀ ਵਕੀਲੀ ਹੈ, ਜਾਂ ਦਰੋਦਰੀ ਜਿਹੜੀ ਕੋਈ ਦਰਦਰਤਾਈ ਆਲਸਤਾਈ ਹੈ। ਦੋ ਕ੍ਰਿਤ ਦੁਖਤ ਕਲੇਸ਼, ਹੋਰ ਜਿਹੜੇ ਦੁਖਿਰਤ ਖੋਟੀ ਕਿਰਤ ਜਾਣੀ ਪਾਪ, ਕਿਸੇ ਨੂੰ ਦੁਖਾਉਣਾ, ਦੁਖੀ ਕਰਨਾ, ਅਤੇ ਕਲੇਸ਼ ਝਗੜੇ ਝਾਂਜੇ ਕਰਨੇ, ਬਿਨਾਂ ਮਤਲਬ ਤੋਂ ਐਵੇਂ ਹੀ ਰਗੜਾ ਝਗੜਾ ਕਰਨਾ, ਡਾਂਗ ਡਗੂਸਾ ਕਰਨਾ, ਲੜਨਾ ਪੈਣਾ, ਸੂਨ ਸਿੰਘ ਕਾ ਸਰਸ ਸੋ, ਇਹ ਸਾਰੇ ਕਹਿੰਦੇ ਜਿਵੇਂ ਸਿੰਘ ਕਾ ਰਾਕਸ਼ੀ ਦਾ ਪੁੱਤਰ ਸੀ ਨਾ ਰਾਹੂ, ਉਹਦੇ ਤੁਲ ਹੋ ਗਏ, ਖੋਟੀ ਮਤ ਵਾਲੇ, ਦੁਸ਼ਟਾਈ ਕਰਨ ਵਾਲੇ, ਪਾਪ ਕਰਨ ਵਾਲੇ, ਦਿਖਾਉਣ ਵਾਲੇ, ਝਗੜੇ ਕਰਨ ਵਾਲੇ, ਸਭ ਕਹਿੰਦੇ ਸਿੰਘ ਕਾ ਰਾਕਸ਼ੀ ਦੇ ਪੁੱਤਰ ਰਾਹੂ ਵਰਗੇ ਬਣ ਗਏ। ਆਹ ਜਿਵੇਂ ਰਾਹੂ ਚੰਦਰਮਾ ਨੂੰ ਤੰਗ ਕਰਦਾ ਨਾ, ਇਸ ਤਰ੍ਹਾਂ ਇਹ ਲੋਕਾਂ ਨੂੰ ਤੰਗ ਕਰਨ ਵਾਲੇ ਹੋ ਗਏ ਹਨ। ਧਰਮ ਭਇਓ ਰਾਕੇਸ਼, ਉਸ ਸਮੇਂ ਜਿਹੜਾ ਧਰਮ ਸੀ ਉਹ ਤਾਂ ਚੰਦਰਮਾ ਮਾਸ ਪੂਰਨਮਾਸੀ ਦਾ ਚੰਦਰਮਾ ਵਰਗਾ ਹੋ ਗਿਆ, ਜਿਉਂ ਰਾਹੂ ਚੰਦਰਮਾ ਨੂੰ ਲੱਗ ਜਾਂਦਾ ਹੈ ਨਾ, ਇਸ ਤਰ੍ਹਾਂ ਕਹਿੰਦੇ ਧਰਮ ਨੂੰ ਜਿਹੜਾ ਚੰਦਰਮਾ ਦਾ ਪੂਰਨਮਾਸੀ ਦਾ ਚੰਦਰਮਾ ਸੀ ਉਹਦੇ ਵਾਂਗੂ ਕਹਿੰਦੇ ਆ ਸਾਰੇ ਜਿਹੜੇ ਦੁਸ਼ਟ ਹੈ, ਭੈੜੇ ਬੁੱਧੀ ਵਾਲੇ, ਲਲਦਰੀ ਹੈ, ਪਾਪੀ ਹੈ, ਝਗੜੇ ਕਰਨ ਵਾਲੇ, ਰਾਹੂ ਵਰਗੇ ਹੋ ਕੇ ਚਿੰਬੜ ਗਏ ਧਰਮ ਨੂੰ। ਚੌਪਈ ਨਿਰਪਤ ਪੁਕਾਰ ਨ ਸੁਣ ਹੈ ਕਾਈ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਉਸ ਸਮੇਂ ਦੇ ਰਾਜੇ ਇਹੋ ਜਿਹੇ ਹੋ ਗਏ ਹੈ ਵੀ ਜਿਹੜਾ ਗਰੀਬ ਗੁਰਬ ਹੈ ਉਹ ਜੇ ਕੋਈ ਦੁਖੀ ਕੀਤਾ ਹੋਇਆ ਆ ਕੇ ਫਰਿਆਦ ਕਰੇ, ਉਹ ਕੋਈ ਫਰਿਆਦ ਗੁਰੂ ਦੀ ਸੁਣਦੇ ਹੀ ਨਹੀਂ ਹੈ। ਕਾਜੀ ਰਿਸ਼ਵਤ ਬਸ ਅਧਕਾਈ। ਜੇ ਕੋਈ ਦੁਖੀ ਹੋਇਆ ਗਊ ਗਰੀਬ ਔਰ ਕਾਜੀਆਂ ਕੋਲ ਨਿਆਂ ਕਰਾਉਣ ਚਲਿਆ ਜਾਏ, ਉਹ ਕਹਿੰਦੇ ਵੱਡੀ ਦੇ ਬਹੁਤ ਕਹਿੰਦੇ ਅਧੀਨ ਹੋ ਗਿਆ, ਵੱਡੀ ਬਹੁਤ ਲੈਂਦੇ ਵੀ ਉਹ ਵੱਡੀ ਲੈ ਕੇ ਹੱਕ ਗਵਾਏ, ਜੇ ਕੋਈ ਪੁੱਛੇ ਤਾਂ ਪੜ੍ਹ ਸੁਣਾਏ, ਜੇ ਕੋਈ ਪੁੱਛੇ ਵੀ ਇਹ ਕਿਹੜੇ ਕਾਨੂੰਨ ਅਨੁਸਾਰ ਤੂੰ ਵੀ ਆ ਫਤਵਾ ਲਾ ਕੇ ਨਿਆਂ ਕੀਤਾ, ਤਾਂ ਵਿੱਚੋਂ ਹੀ ਆਪਣੇ ਮੂੰਹ ਤੋਂ ਬਣਾ ਸਵਾਰ ਕੇ ਕੋਈ ਟੱਪਾ ਜਿਹਾ ਪੜ੍ਹ ਕੇ ਸੁਣਾ ਦਿੰਦੇ। ਐਵੇਂ ਕਹਿੰਦੇ ਐਵੇਂ ਲਿਖਾ ਜੀ ਇਹ ਸਲਾਮ ਲਾਲ ਕਿਤਾਬ ਬਖਾਨੇ ਓ ਕਾਜੀ ਬਲਦ ਪੜਾਇਆ ਕਿਉਂ, ਖਲ ਖਵਾਏ ਕੀਆ ਮੁਸ਼ਟ ਅੰਡ, ਬੈਲ ਕਾ ਬੈਲ 50 ਰੁਪਏ ਦੰਡ, ਵੀ ਬੈਲ ਦਾ ਬੈਲ ਦੇ 50 ਰੁਪਈਏ ਤੈਨੂੰ ਡੰਡ ਹੈ। ਇਸ ਤਰ੍ਹਾਂ ਦੇ ਉਹ ਕਹਿੰਦੇ ਅਧਿਕਾਰੀ ਵੱਢੀ ਦੇ ਹੋ ਗਏ, ਜਿਵੇਂ ਉਹ ਕੋਈ ਜ਼ਿਮੀਂਦਾਰ ਕਾਜੀ ਕੋਲ ਗਿਆ ਉਹ ਮੁਕੱਦਮਾ ਲੈ ਕੇ, ਉੱਧਰ ਜਿਹੜਾ ਜਲਾਹਾ ਸੀ ਉਹ ਕਹਿੰਦਾ ਵੀ ਮੇਰੇ ਹੱਕ 'ਚ ਕਰਿਓ, ਮੈਂ ਤੁਹਾਨੂੰ ਬਹੁਤ ਵਧੀਆ ਪੱਗ ਬਣਾ ਕੇ ਦਿਉਂਗਾ ਅਤੇ ਹੱਕ 'ਚ ਮੇਰੇ ਕਰ ਦਿਓ। ਕਹਿਣ ਲੱਗਾ ਵੀ ਠੀਕ ਹੈ, ਤੂੰ ਲਿਆ ਕੇ ਵਧੀਆ ਪੱਗ ਦੇ, ਤੇਰੇ ਹੱਕ 'ਚ ਨਿਆਂ ਕਰ ਦਿਆਂਗੇ ਫੈਸਲਾ। ਉੱਧਰ ਜਿਹੜਾ ਜ਼ਿਮੀਂਦਾਰ ਉਹ ਵੀ ਕਾਜੀ ਘਰ ਪਹੁੰਚ ਗਿਆ, ਕਹਿੰਦਾ ਜੀ ਮੇਰੇ ਹੱਕ ਜੇ ਤੁਸੀਂ ਕਰੋਗੇ ਨਾ ਫੈਸਲਾ, ਅਤੇ ਮੈਂ ਆ ਦੇਖ ਲਓ ਮੇਰੇ ਘਰ ਵਧੀਆ ਕਹਿੰਦੇ ਬੈੜਕਾ ਖੜੋਤਾ, ਬੱਚਾ ਖੜੋਤਾ, ਇਹ ਦੇ ਦੂੰਗਾ। ਅਤੇ ਕਾਜੀ ਨੇ ਸੋਚਿਆ ਵੀ ਪੱਗ ਤਾਂ ਹੋ ਗਈ 5-7 ਰੁਪਈਏ ਦੀ, ਬੈੜਕਾ ਬੱਚਾ ਜ਼ਿਆਦੇ ਦਾ, ਉਹ ਤੋਂ ਪੱਗ ਵੀ ਲੈ ਲਈ, ਉਹ ਤੋਂ ਬੈੜਕਾ ਵੀ ਲੈ ਲਿਆ, ਦੋਹਾਂ ਪਾਸੇ ਤੋਂ ਲੈ ਕੇ, ਅਤੇ ਜਦੋਂ ਫੈਸਲਾ ਕਰਨ ਲੱਗਿਆ ਫਿਰ ਉਹ ਜੱਟ ਦੇ ਹੱਕ 'ਚ ਬੋਲੇ। ਉਹ ਵਿਚਾਰਾ ਜਿਹੜਾ ਜਲਾਹਾ ਸੀ ਉਹ ਢੰਗ ਨਾਲ ਦੱਸੇ, ਮਹਾਰਾਜ ਪੱਗ ਦੀ ਲਾਜ ਰੱਖਿਓ, ਤੇਰੀ ਪੱਗ ਨੂੰ ਕਹਿੰਦਾ ਜੱਟ ਦਾ ਬੈੜਕਾ ਕਰ। ਇਸ ਤਰ੍ਹਾਂ ਮਹਾਰਾਜ ਜਿਹੜੇ ਕਾਜੀ ਲੋਕ ਪਾਸੋਂ ਜਿੱਧਰ ਵੱਧ ਮਿਲ ਗਏ ਆ ਉੱਧਰਲਾ ਫੈਸਲਾ ਉੱਧਰਲਾ ਦੇ ਦਿੰਦੇ ਸੀ। ਇੱਥੇ ਆ ਮੇਰੇ ਹੁੰਦੇ ਵੀ ਇੱਕ ਇੱਥੇ ਕੋਈ ਸਾਧੂ ਸੀ ਉਹਦੀ ਭੈਣ, ਉਹ ਵਿਚਾਰੀ ਇੱਧਰ ਉੱਧਰ ਕਰਤੀ ਸੀ, ਅਤੇ ਉਹ ਕਿਤੇ ਆਪਣੇ ਇੱਥੇ ਆ ਪਿੰਡ ਦਾ ਇੱਕ ਹੈਗਾ, ਅਤੇ ਉਹ ਮੇਰੇ ਕੋਲ ਆ ਗਏ, ਉਹਨੂੰ ਕਹੋ ਸੁਣੋ। ਮੈਂ ਕਿਹਾ ਵੀ ਚਲੋ, ਉਹ ਗੱਲ ਉਹਦੇ ਤੱਕ ਪਹੁੰਚਾਈ, ਉੱਧਰੋਂ ਉਹਨੂੰ ਛਕੇ ਛਕਾਏ ਜੀ ਗੱਫੇ। ਉਹਨੇ ਆਖਿਆ ਵੀ ਹੁਣ ਇੱਧਰ ਗਿਆਨੀ ਜੀ ਨੇ ਵੀ ਕਿਹਾ ਅਤੇ ਗੱਲ ਤਾਂ ਠੀਕ ਹੀ ਹੈ, ਅਤੇ ਹੁਣ ਉੱਧਰੋਂ ਪੈਸੇ ਖਾਧੇ, ਜਦੋਂ ਖਾਧੇ ਅਤੇ ਉੱਧਰ ਹੀ ਕਰਨਾ ਨਾ ਫੈਸਲਾ, ਫਿਰ ਨਾ ਗੁੱਸੇ ਹੋ ਜਾਣਾ। ਅਤੇ ਫਿਰ ਵਿੱਚ ਵਿਚਾਲੇ ਉਹ ਖੂਹ 'ਚ ਇੱਟ ਸੁੱਟਤੀ ਉਹਨੇ, ਉਹ ਖੂਹ ਖੇਡ ਚ ਕਹਿੰਦੇ ਵੀ ਉਹ 2 ਅੱਖਰ ਲਿਖ ਦਿੱਤੇ, ਕਹਿੰਦਾ ਡਿਸਮਿਸ। ਉਹ ਵਕੀਲ ਕਹਿੰਦਾ ਵੀ ਇਹਦਾ ਮਤਲਬ, ਕਹਿੰਦਾ ਮੇਰੇ ਕੋਲੋਂ ਮੁਕੱਦਮਾ ਖਾਰਜ, ਹੁਣ ਤੁਸੀਂ ਮੁੜ ਤੋਂ ਕਿਸੇ ਹੋਰ ਕੋਲ ਜਾਓ। ਵੀ ਉਹ ਪੈਸੇ ਛੱਕ ਲਏ, ਉਹ ਉਦੋਂ ਲਏ ਸੀ, ਉਹ ਵਿਚਾਰੀ ਭੈਣ ਰੁੜਦੀ ਫਿਰਦੀ ਹੈ, ਉਹ ਵਿਚਾਰਾ ਸਾਧੂ ਕਹਿੰਦਾ ਵੀ ਹੁਣ ਕੀ ਕਰੀਏ, ਮੈਂ ਇਹ ਜਿਹਾ ਲਾਣਾ ਇੱਥੇ ਖਾ। ਉਹ ਛੱਕ ਲਏ ਉਹਨੇ, ਜਿਹਨੇ ਉਹਨੂੰ 2 ਕਿੱਲੇ ਮਿਲੇ ਉਹ ਉੱਧਰ ਲਾਈ ਜਾਂਦਾ, ਉਹ ਭੈਣ ਨੂੰ ਕੀ ਸਮਝਦਾ, ਉਹਨੂੰ ਡੱਜ ਨੂੰ ਮਿਲ ਗਏ, ਉਹ ਕਹਿੰਦਾ ਆਪਾਂ ਤੂੰ ਕੀ ਲੈਣਾ ਭੈਣ ਮਰੇ ਖਾਫੇ। ਇਹ ਆਹ ਵੀ ਅੱਜ ਵੀ ਹਾਲ ਇਹੀ, ਉਸ ਵੇਲੇ ਕਾਜੀ ਸੀ, ਹੁਣ ਅੱਜ ਅੱਜ ਹੈਗੇ ਆ, ਇਹ ਵੀ ਲੈ ਦੇ ਕੇ ਐਸਾ ਕੁਛ ਕਰੀ ਕਰਾਈ ਜਾਂਦੇ ਆ। ਇਸ ਕਰਕੇ ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਜਿਹੜੇ ਕਾਜੀ ਲੋਕ ਅਨਿਆਂ ਕਰਨ ਵਾਲੇ ਆ, ਫਤਵੇ ਲਾਉਣ ਵਾਲੇ ਸੀ, ਇਹ ਵੱਡੀ ਦੇ ਬੜੇ ਅਧੀਨ ਸੀ, ਵੱਡੀ ਲੈ ਕੇ ਹੱਕ ਗਵਾਏ ਕਰਦੇ ਸਨ, ਝੂਠੇ ਕੋ ਸਾਚਾ ਕਰਦੇ, ਰਿਸ਼ਵਤ ਲੈ ਕੇ ਵੱਡੀ ਲੈ ਕੇ ਜਿਹੜਾ ਸੱਚਾ ਸੀ ਉਹਨੂੰ ਤਾਂ ਝੂਠਾ ਕਰ ਦਿੰਦੇ ਸਨ। ਸਤ ਨਿਆਉ ਕੋ ਨਾਉ ਨ ਲਈ, ਜਿਹੜਾ ਸਹੀ ਇਨਸਾਫ ਉਹਦਾ ਤਾਂ ਨਾਂ ਲੈਂਦੇ ਹੀ ਨਹੀਂ ਸੀ। ਉਹ ਕਹਿੰਦੇ ਵੀ ਤੇਰਾ ਹੀ ਕਸੂਰ ਹੈ, ਤੂੰ ਵੀ ਆ ਸਾਡੇ ਕਾਜੀ ਦੇ ਨਾਲ ਬਲਦ ਕਿਉਂ ਪੜਾਇਆ ਜੱਟਾ, ਖਲ ਖਵਾ ਕੇ ਮਟੰਡਾ ਬਣਾ ਤੇ ਰੁਪਈਏ ਪਜਾ ਨਾਲੇ ਇਹਦੇ ਵਿੱਚ ਹੋਈ ਬੰਦ ਦੇ। ਉਹ ਕਹਿੰਦੇ ਸੱਚੇ ਨਿਆਂ ਦਾ ਇਨਸਾਫ ਨਹੀਂ ਲੈਂਦੇ ਸਨ। ਇਹ ਗੱਲ ਉਸ ਵੇਲੇ ਜਿਹੜੇ ਕੋਈ ਸਮੇਂ ਕੋਈ ਹਿੰਦੂਆਂ ਦੇ ਨਿਆਂ ਕਰਨ ਵਾਲੇ ਬ੍ਰਾਹਮਣ ਪੰਡਿਤ ਲੋਕ ਸਨ, ਧੋਖੇ ਮਰਦੇ ਕਾਜੀ ਮੌਲਾਣੇ ਭਾਈ ਗੁਰਦਾਸ ਜੀ ਨੇ ਲਿਖੇ, ਵੀ ਉਹਦਾ ਵੀ ਉਹ ਇਹੋ ਜਿਹਾ ਹੀ ਆਉਂਦਾ ਵੀ ਉਹ ਕਿਤੇ ਜਿਹੜਾ ਜ਼ਿਮੀਂਦਾਰ ਸੀ ਅਤੇ ਬ੍ਰਾਹਮਣ ਦਾ ਬੱਚਾ ਸੀ ਉਹਦਾ ਨਾਂ ਸੀ ਆਨੰਦ ਭੋਗ, ਉਹ ਦੋਹਾਂ ਤੋਂ ਕਿਤੇ ਗਧਾ ਗੁਧਾ ਜਿਹਾ ਮਰ ਗਿਆ ਅਤੇ ਉਹ ਕਿਤੇ ਜ਼ਿਮੀਂਦਾਰ ਨੂੰ ਆ ਕੇ ਬੱਚੇ ਨੇ ਦੱਸਿਆ ਵੀ ਐਂ ਹੋ ਗਿਆ, ਉਹਦੇ ਕੋਲ ਗਿਆ, ਮਹਾਰਾਜ ਜੇ ਕੋਈ ਗਧਾ ਗੁਧਾ ਮਰ ਜਾਏ ਅਤੇ ਫਿਰ ਉਹਦਾ ਪ੍ਰਾਸ਼ਤ ਕੀ ਹੈ, ਉਹਦੇ ਸੰਬੰਧ ਵਿੱਚ ਮਹਾਰਾਜ ਕੋਈ ਪਾਠ ਪੂਜਾ ਕੀ ਹੈ? ਉਹ ਕਹਿੰਦੇ ਪਸ਼ੂ ਹੈ। ਅਤੇ ਇਸ ਤਰ੍ਹਾਂ ਕਹਿੰਦੇ ਚਲੋ ਜੇ ਤੂੰ ਮੰਨਦਾ ਹੀ ਹੈ ਫਿਰ ਇਉਂ ਕਰੀ, ਘਰੇ ਜਾ ਕੇ ਹਲਤਾਂ ਨੂੰ ਖੜਾ ਕਰ ਲਈ ਅਤੇ ਪ੍ਰਸ਼ਾਦੇ ਪਕਾ ਕੇ ਦੋਵੇਂ ਪਾਸੇ ਜਦੋਂ ਉੱਚੀਆਂ ਦੋ ਪਾਸੇ ਢੇਰੀਆਂ ਹਲ ਜਿੰਨੀਆਂ ਹੋ ਜਾਣ ਅਤੇ ਉਹ ਅੱਗੇ ਦਾਨ ਕਰ ਦੇ। ਉਹ ਕਹਿੰਦਾ ਮਹਾਰਾਜ ਤੁਹਾਡਾ ਵੀ ਗੱਲ ਲੜਕਾ ਆਨੰਦ ਭੋਗ ਸੀ ਨਾਲ ਮਰਾਉਣ 'ਚ, ਕਹਿੰਦਾ ਫਿਰ ਸੁਣ ਸਿਆਲਾ ਜਿੱਥੇ ਹਨ ਫਿਰ ਮੈਂ ਵਿਚਾਰਦਾ, ਕਹਿੰਦਾ ਫਿਰ ਉਹ ਟੱਪਾ ਜਿਹਾ ਬਣਾ ਕੇ ਕਹਿੰਦਾ ਜਿੱਥੇ ਸਾਡਾ ਆਨੰਦ ਭੋਗ ਉੱਥੇ ਗਧੇ ਮਰੇ ਦਾ ਨਹੀਂ ਸੋਗ। ਹਰ ਕਹਿੰਦਾ ਲੰਮਾ ਪਾ ਲਈ ਉਹਦੇ ਅਤੇ ਮੰਡੇ ਜੇ ਬਣਾ ਕੇ ਦੋ ਪਾ ਲਈ ਅਤੇ ਬਤਾ ਦੇ ਬਸ, ਕਹਿੰਦੇ ਪ੍ਰਾਸ਼ਤ ਇੰਨਾ ਹੀ। ਸੋ ਇਸ ਤਰ੍ਹਾਂ ਕਹਿੰਦੇ ਉਸ ਸਮੇਂ ਦੇ ਜਿਹੜੇ ਕਾਜੀ ਅਤੇ ਜਿਹੜੇ ਦੂਜੇ ਹਿੰਦੂਆਂ ਦੇ ਨਿਆਂ ਕਰਨ ਵਾਲੇ ਬ੍ਰਾਹਮਣ ਇਹ ਵੀ ਇਹੋ ਜਿਹੇ ਹੀ ਹੋ ਰਹੇ ਸਨ। ਜਹਿ ਤਹਿ ਚੱਲੀ ਮਲੇਸ਼ਨ ਭਾਖਾ, ਜਿੱਥੇ ਕਿੱਥੇ ਕਹਿੰਦੇ ਜਿਹੜੀ ਮਲੇਸ਼ਾਂ ਦੀ ਭਾਖਾ ਹੈ, ਅਰਬੀ ਫਾਰਸੀ ਬੋਲੇ ਪੜ੍ਹ ਰਹੇ, ਨਿਜ ਨਿਜ ਧਰਮ ਨਰਨ ਸਭ ਨਾਖ। ਕਿੰਨੇ ਉਸ ਸਮੇਂ ਦੇ ਹਿੰਦੂ ਲੋਕ ਉਹਨਾਂ ਨੇ ਆਪੋ ਆਪਣਾ ਜਿਹੜਾ ਧਰਮ ਹੈ ਉਹਨੂੰ ਛੱਡ ਦਿੱਤਾ ਹੈ। ਪੁੰਨਹੀਨ ਤਨ ਪਾਪਨ ਪੀਨਾ, ਸਾਰੇ ਉਸ ਸਮੇਂ ਦੇ ਲੋਕ ਪਾਪਾਂ ਤੋਂ ਰਹਿਰ ਸੀ ਵਾਲ ਹੋਏ ਅਤੇ ਪਾਪਾਂ ਕਰਕੇ ਬੜੇ ਤਕੜੇ ਭਾਰੇ ਬਣ ਗਏ, ਪਾਪੀ ਬਣ ਗਏ ਸਰੀਰ। ਦਰਬ ਖਸੋਟਹਿ ਦੇਖਤ ਦੀਨਾ, ਗਰੀਬ ਦੇਖ ਕੇ ਉਹਦਾ ਜਿਹੜਾ ਮੱਲੋ ਮੱਲੀ ਧਨ ਪਦਾਰਥ ਖੋ ਕਹਿੰਦੇ ਲੈਂਦੇ ਲੁੱਟ ਲੈਂਦੇ ਹੈ। ਪਰ ਕਾਰਜ ਕੇ ਕਰਤਾ ਹਾਨੀ, ਹੋਰ ਕਿਸੇ ਦਾ ਜਿਹੜਾ ਕੰਮ ਬਣ ਰਿਹਾ ਹੈ ਨਾ ਉਹਦੇ ਕਹਿੰਦੇ ਕੰਮ ਨੂੰ ਚੁਗਲੀ ਵਕੀਲੀ ਕਰਕੇ ਨਾਸ਼ ਕਰ ਦਿੰਦੇ, ਵਿਘਨ ਪਾ ਦਿੰਦੇ, ਕਿਸੇ ਦਾ ਕੰਮ ਬਣ ਨਹੀਂ ਦਿੰਦੇ, ਹੋਣ ਨਹੀਂ ਦਿੰਦੇ ਹਨ, ਵਿਗਾੜ ਦਿੰਦੇ ਹਨ। ਸਨ ਜਿਉਂ ਤਨ ਖੋਵੈ ਦੁੱਖ ਦਾਨੀ, ਜਿਵੇਂ ਜਿਹੜੀ ਸਣ ਹੈ ਨਾ ਆਪਣਾ ਸਰੀਰ ਭਾਵੇਂ ਖੋ ਲੈਂਦੀ ਹੈ, ਜਿਹੜੇ ਗਰਨੇ ਜਿਹੜੇ ਕੱਢਦੇ ਹੈ ਨਾ ਪਹਿਲਾਂ ਤਾਂ ਛੱਪੜ 'ਚ ਉਹਨੂੰ ਸਣ ਨੂੰ ਸਿੱਟਦੇ, ਉਹ ਗਲ ਜਾਂਦੇ, ਫਿਰ ਉਹ ਗਰਨੇ ਜਿਹੜੇ ਸਣ ਨਿਕਲ ਆਉਂਦੀ ਹੈ, ਫਿਰ ਉਹ ਰੱਸੇ ਬਣ ਕੇ ਲੋਕਾਂ ਨੂੰ ਬੰਨ੍ਹਦੀ ਹੈ ਨਾ, ਨੋੜਦੀ ਹੈ। ਉਹ ਕਹਿੰਦੇ ਸਣ ਵਾਂਗੂ ਲੋਕਾਂ ਦੇ ਸਰੀਰ ਹੋ ਗਏ, ਰੱਸਿਆਂ ਵਾਂਗ ਬਣ ਕੇ ਸਰੀਰ, ਦੂਜਿਆਂ ਨੂੰ ਦੁਖੀ ਦਿੰਦੇ ਹਨ। ਪਰ ਧਨ ਪਰ ਨਿੰਦਿਆ ਪਰ ਦਾਰਾ, ਪਰਾਇਆ ਧਨ ਚਰਾਉਣਾ, ਦੂਜਿਆਂ ਦੀ ਨਿੰਦਿਆ ਭੰਡੀ ਕਰਨੀ, ਪਰਾਈਆਂ ਇਸਤਰੀਆਂ ਦੇ ਨਾਲ ਬਦਫੈਲੀਆਂ ਕਰਨੀਆਂ, ਨਿਸ ਦਿਨ ਤਨ ਮਨ ਸੋ ਹਿਤ ਧਾਰਾ, ਇਹਨਾਂ ਨਾਲ ਦਿਨ ਰਾਤ ਦੀ ਸੀ ਕਰਕੇ ਤੇ ਮਨ ਦਾ ਸਭ ਦਾ ਪ੍ਰੇਮ ਧਾਰਿਆ, ਪ੍ਰੇਮ ਨਾਲ ਹੀ ਨਿੰਦਿਆ ਕਰਦੇ, ਪ੍ਰੇਮ ਨਾਲ ਹੀ ਦੂਜਿਆਂ ਦਾ ਧਨ ਚਰਾਉਂਦੇ, ਪਰਾਇਆ ਨਾਲ ਪਰਗਵਨ ਕਰਦੇ ਹਨ। ਦੋਹਰਾ ਜੰਗਮ ਬਹਰ ਸਰੇਵਰੇ, ਇਸੇ ਤਰ੍ਹਾਂ ਉਸ ਸਮੇਂ ਦੇ ਜਿਹੜੇ ਕੋਈ ਉਹ ਸ਼ਿਵਾਂ ਦੇ ਗੀਤ ਗਾਉਣ ਵਾਲੇ ਟਲੀਆਂ ਜਿਹੀਆਂ ਖੜਾ ਖੜਕਾ ਕੇ, ਉਹ ਵੀ ਤੇ ਹੋਰ ਜਿਹੜੇ ਕੋਈ ਸਰੇਵੜੇ ਜੈਨੀ ਹਨ, ਕਰਤ ਦਿਗੰਬਰ ਰਾਰ, ਹੋਰ ਜਿਹੜੇ ਦਿਗੰਬਰ ਨਾਗੇ ਹਨ, ਉਹ ਵੀ ਆਪੋ ਵਿੱਚ ਹੀ ਰਗੜਾ ਝਗੜਾ ਕਰਦੇ, ਲੜਾਈਆਂ ਕਰਦੇ, ਤਰਸੂਲੋ ਤਰਸੂਲੀ ਹੁੰਦੇ ਹਨ। ਖੱਟ ਦਰਸ਼ਨ ਹਰ ਨਾਮ ਬਿਨ, ਛੇ ਪੰਥਾਂ ਵਾਲੇ ਕਹਿੰਦੇ ਪਰਮੇਸ਼ਰ ਦੇ ਨਾਮ ਜਪਣ ਤੋਂ ਬਗੈਰ, ਹੋਤ ਬਾਦ ਮਹਿ ਖੁਆਰ, ਐਵੇਂ ਝਗੜਿਆਂ ਵਿੱਚ ਹੀ ਕਹਿੰਦੇ ਖੱਜਲ ਖੁਆਰ ਹੋਈ ਜਾਂਦੇ ਹਨ। ਚੌਪਈ ਕੀਨੇ ਦੁਆਦਸ਼ ਮਾਰਗ ਜੋਗੀ, ਇੱਧਰ ਜਿਹੜੇ ਜੋਗੀ ਲੋਕ ਯੋਗਾ ਅਭਿਆਸੀ, ਉਹਨਾਂ ਨੇ ਆਪਣੇ 12 ਪੰਥ ਚਲਾ ਲਏ, ਕਿਸੇ ਨੇ ਆਪਣੇ ਨਾਂ ਤੇ ਹੇਤੂ ਪੰਥ ਚਲਾ ਲਿਆ, ਕਿਸੇ ਦਾ ਨਾਂ ਪਾਪ ਸੀ ਉਹਨੇ ਪਾਪ ਪੰਥ ਚਲਾ ਲਿਆ, ਕਿਸੇ ਦੇ ਕੋਲ ਮਾਈ ਆਈ ਨਾਮ ਦੀ ਸੇਵਾ ਕਰਦੀ ਸੀ ਉਹਨਾਂ ਨੇ ਮਾਈ ਆਈ ਪੰਥ ਚਲਾ ਲਿਆ, ਕਿਸੇ ਦਾ ਨਾਂ ਗਮ ਸੀ ਉਹਨੇ ਗਮ ਪੰਥ, ਕਿਸੇ ਦਾ ਨਾਂ ਪਾਗਲ ਸੀ ਉਹਨੇ ਪਾਗਲ ਪੰਥ, ਕਿਸੇ ਸਿੱਧ ਜੋਗੀ ਦਾ ਨਾਂ ਗੋਪਾਲ ਸੀ ਉਹ ਗੋਪਾਲ ਪੰਥ ਰੱਖ ਲਿਆ, ਕਿਸੇ ਦਾ ਨਾਂ ਦਾਸਾ ਸੀ ਉਹਨੇ ਦਾਸਾ ਪੰਥ ਪ੍ਰਸਿੱਧ ਕਰਤਾ, ਕੋਈ ਕੰਥਰੀ ਜੀ ਬੰਨਣ ਵਾਲਾ ਉਹਦਾ ਨਾਂ ਕੰਥਰੀ ਸੀ ਉਹਨੇ ਕੰਥਰੀ ਪੰਥ ਰੱਖ ਲਿਆ, ਕੋਈ ਜੰਗਲਾਂ ਵਿੱਚ ਰਹਿੰਦਾ ਸੀ ਉਹਨੂੰ ਬਨੀ ਕਹਿੰਦੇ ਉਹਨੇ ਬਨ ਪੰਥ, ਕੋਈ ਝੰਡਾ ਜਾ ਚੁੱਕੀ ਰੱਖਦਾ ਸੀ ਉਹਦਾ ਨਾਂ ਤੁਜਾ ਸੀ ਉਹਨੇ ਤੁਜਾ ਪੰਥ, ਕੋਈ ਉਹ ਛੋਟੀ ਜਿਹੀ ਝੋਲੀ ਜਿਹੀ ਪਾਉਂਦਾ ਸੀ ਪਤਲੀ ਜੀ ਉਹ ਝੋਲੀ ਪੰਥ, ਕੋਈ ਇਸੇ ਤਰ੍ਹਾਂ ਰਾਵਲ ਸੀ ਸਾਸੂ ਜੀ ਮਲਕੇ ਰੱਖਦਾ ਸੀ ਜੋਗੀ ਉਹਨੇ ਰਾਵਲ ਪੰਥ, ਇਸ ਤਰ੍ਹਾਂ ਕਹਿੰਦੇ 12 ਪੰਥ ਜੋਗੀਆਂ ਨੇ ਬਣਾ ਲਏ, ਯੁਗ ਅਭਿਆਸੀਆਂ ਨੇ, ਦਸਵੇਂ ਦੁਆਰ ਪ੍ਰਾਣ ਚੜਾਉਣ ਵਾਲੇ ਪ੍ਰਾਣਾ ਜਾਮ ਕਰਨ ਵਾਲਿਆਂ ਨੇ, ਭਾਉ ਭਗਤ ਬਿਨ ਭਏ ਬਿਯੋਗੀ, ਸਾਰੇ ਕਹਿੰਦੇ ਪਰਮੇਸ਼ਰ ਦੀ ਭਗਤੀ ਤੋਂ ਬਗੈਰ ਕਹਿੰਦੇ ਵਿਛੋੜੇ ਵਾਲੇ ਹੋ ਗਏ, ਪਰਮੇਸ਼ਰ ਦੇ ਨਾਲ ਕੋਈ ਨਹੀਂ ਜੁੜ ਰਿਹਾ, ਕੋਈ ਭਗਤੀ ਕੋਈ ਕਰੀ ਨਹੀਂ ਰਿਹਾ ਹੈ। ਕਰ ਹੈ ਸ਼ਾਸਤਰਨ ਬੇਪਰ ਉਪਾਦਾ, ਜਿਹੜੇ ਕੋਈ ਪੜ੍ਹੇ ਲਿਖੇ ਵਿਦਵਾਨ ਪੰਡਿਤ ਉਹ ਸ਼ਾਸਤਰਾਂ ਦੁਆਰਾ ਕਹਿੰਦੇ ਝਗੜੇ ਬਖੇੜੇ ਕਰਦੇ, ਕੁੱਕੜਾਂ ਨੂੰ ਲੜ ਮਰਦੇ ਹਨ, ਬਹੁਤ ਪਰਸ ਪਰ ਵਧਤ ਵਿਖਾਦਾ, ਛੋਟੀ ਚਰਚਾ ਕਰਦਿਆਂ ਕਰਦਿਆਂ ਆਪੋ ਵਿੱਚ ਹੀ ਬੜਾ ਭਾਰੀ ਉਹਨਾਂ ਦਾ ਝਗੜਾ ਪੈ ਜਾਂਦਾ ਹੈ, ਗਲੋ ਗਲੀ ਹੋ ਜਾਂਦੇ ਇੱਕ ਦੂਸਰੇ ਦੇ ਮਤ ਨੂੰ ਨਿੰਦੇ ਭੰਡਦੇ ਹੋਏ, ਮੂਡ ਮੁਡਾਵੇ ਹੋਏ ਸੰਨਿਆਸੀ, ਇਸੇ ਤਰ੍ਹਾਂ ਕੋਈ ਘਰੋਂ ਦੁਖੀ ਹੋਏ ਸਿਰ ਮੂਝਾ ਮਨਾ ਲੈਂਦੇ ਹੈ, ਫਿਰ ਕਹਿੰਦੇ ਅਸੀਂ ਜੀ ਹੁਣ ਸੰਨਿਆਸੀ ਹੋ ਗਏ, ਘਰਵਾਰ ਦੇ ਤਿਆਗੀ ਬਣ ਗਏ ਹਾਂ, ਦਰਬ ਨਾਰ ਮਹਿਰਦਾ ਦੁਰਾਸੀ, ਘਰਵਾਰ ਛੱਡ ਕੇ ਸੰਨਿਆਸੀ ਬਣ ਕੇ ਕੱਪੜੇ ਜੇ ਲਾ ਕੇ, ਉਂਝ ਕਹਿੰਦੇ ਜਿਹੜਾ ਹਿਰਦਾ ਹੈ ਉਹ ਧਨ ਵਿੱਚ ਲੱਗਿਆ ਹੋਇਆ, ਇਸਤਰੀਆਂ ਵਿੱਚ ਲੱਗਿਆ, ਹਿਰਦਾ ਕਹਿੰਦੇ ਖੋਟੀ ਆਸਾ ਵਾਲਾ ਹੀ ਹੈ, ਭੈੜੀ ਆਸਾ ਵਾਲਾ, ਉਂਝ ਆਪਣੇ ਆਪ ਨੂੰ ਸੰਨਿਆਸੀ ਤਿਆਗੀ ਕਹਾਉਂਦੇ ਹਨ, ਭਏ ਅਤੀਤ ਕਹਾਏ ਬੈਰਾਗੀ, ਅਸੀਂ ਜੀ ਅਤੀਤ ਹੋ ਗਏ ਬ੍ਰਤ ਹੋ ਗਏ, ਸੰਸਾਰ ਨਾਲ ਸਾਡਾ ਕੋਈ ਵਾਸਤਾ ਨਹੀਂ ਰਿਹਾ, ਅਸੀਂ ਤਾਂ ਹੁਣ ਵਿਰਾਗੀ ਹੋ ਗਏ, ਅਸੀਂ ਵਿਰਾਗੀ ਓ ਕਹਾਉਂਦੇ ਹਾਂ, ਗ੍ਰਿਸਤੀ ਤੇ ਵੱਧ ਮਨ ਦੋ ਲਾਗੀ, ਤੇ ਮਨ ਦੇ ਵਿੱਚ ਜਿਹੜੀ ਕੋਈ ਦੋ ਅਗਨੀ ਉਹ ਕਹਿੰਦੇ ਗ੍ਰਿਸਤੀਆਂ ਨਾਲੋਂ ਵੱਧ ਲੱਗੀ ਹੈ, ਮਾਇਆ ਕਹਿੰਦੇ ਮਾਇਆ ਦੀ ਅੱਗ ਗ੍ਰਿਸਤੀਆਂ ਨਾਲੋਂ ਵੀ ਜ਼ਿਆਦਾ ਹੈ, ਨਾ ਅੰਦਰ ਵਿਰਾਗੀਆਂ ਦੇ, ਪੰਡਤ ਪਹਿਰੂਆ ਕਰਹਿ ਸਤੇਈ, ਉਸ ਸਮੇਂ ਦੇ ਜਿਹੜੇ ਪੰਡਤ ਲੋਕ ਪੜ੍ਹੇ ਲਿਖੇ ਵਿਦਵਾਨ ਪਹਿਰੇਦਾਰ ਸੀ ਨਾ ਪਰਜਾ ਦੇ, ਉਹ ਕਹਿੰਦੇ ਚੋਰ ਬਣ ਗਏ, ਚੋਰੀਆਂ ਕਰਨ ਲੱਗ ਪਏ ਹਨ, ਜਿਹਦੇ ਘਰੇ ਵਰਨੀ ਕਰਦੇ ਉਹਦਾ ਘਰੋਂ ਚੁੱਕ ਲਿਆਉਂਦੇ ਸਭ ਕੁਛ। ਰਖਵਾਰੀ ਕੋ ਸਾਧਨ ਕਰੇ ਦੱਸੋ, ਕਹਿੰਦੇ ਰੱਖਾਂ ਹੁਣ ਰੱਖਾਂ, ਰੱਖਾਂ ਤਾਂ ਪਹਿਰੇਦਾਰ ਨੀ ਕਰਨਾ ਤੇ ਕਰਦੀ ਰਖਵਾਲੀ ਕੌਣ ਕਰੇ। ਖੁਤੀ ਬਾਰ ਰਖਬਾਰ ਨਿਰਪਾਲਾ। ਬਾਕੀ ਜਿਹੜੇ ਉਸ ਸਮੇਂ ਦੇ ਰਾਜੇ ਸੀ ਉਹ ਪ੍ਰਜਾ ਦੀ ਬਾੜ ਸੀ, ਪ੍ਰਜਾ ਦੀ ਰੱਖਿਆ ਕਰਨ ਵਾਲੀ ਸੀ। ਪ੍ਰਜਾ ਖੇਤ ਕੋ ਖਾਤ ਘੁਟਾਲਾ। ਕਹਿੰਦੇ ਜਿਹੜੇ ਰਾਜੇ ਲੋਕ ਪ੍ਰਜਾ ਰੂਪੀ ਖੇਤੀ ਨੂੰ ਭੈੜੇ ਤਰ੍ਹਾਂ ਖਾ ਰਹੇ, ਪ੍ਰਜਾ ਨੂੰ ਲੁੱਟ ਰਹੇ ਹਨ। ਦੋਹਰਾ ਭਇਓ ਭਾਰ ਧਰ ਪਰ ਅਧਿਕ। ਭਾਈ ਬਾਲਾ ਜੀ ਕਹਿੰਦੇ ਇਸ ਤਰ੍ਹਾਂ ਹੈ ਗੁਰੂ ਅੰਗਦ ਸਾਹਿਬ ਜੀ, ਇਹੋ ਜਿਹੇ ਲੋਕਾਂ ਦੇ ਧਰਤੀ ਉੱਪਰ ਬੜਾ ਭੋਰੀ ਬੋਝ ਹੋ ਗਿਆ। ਧਰਮ ਧਰਤ ਨਹਿ ਧੀਰ। ਜਿਹੜਾ ਵਾਹਿਗੁਰੂ ਦਾ ਅਕਾਲੀ ਧਰਮ ਹੈ ਉਹ ਧੀਰਜ ਨਹੀਂ ਧਰ ਰਿਹਾ ਹੈ। ਭਾਉ ਭਗਤ ਨਹਿ ਜਗਤ ਮੇ। ਕਿਉਂਕਿ ਪਰਮੇਸ਼ਰ ਦੀ ਪ੍ਰੇਮ ਨਾਲ ਭਗਤੀ ਕਰਨੀ ਇਹ ਤਾਂ ਕਿਤੇ ਸੰਸਾਰ ਵਿੱਚ ਦੇਸੀ ਨਹੀਂ ਰਹੀ ਹੈ। ਬਿਲਕੁਲ ਭਈ ਭੈ ਪੀਰ। ਇਸ ਕਰਕੇ ਜਿਹੜੀ ਹੈ ਧਰਤੀ ਵਿਆਕੁਲ ਹੋ ਗਈ, ਭੈ ਕਰਕੇ ਪੀਰ ਕੀ ਕਹਿਰ ਹੋ ਗਈ, ਜਾਂ ਡਰ ਗਈ ਡਰ ਕਰਕੇ ਭੈ ਕਰਕੇ। ਚੌਪਈ ਏਕੰਕਾਰ ਅਰਾਧਨ ਕੀ। ਇਸ ਤਰ੍ਹਾਂ ਭੈ ਨਾਲ ਡਰੀ ਹੋਈ ਵਿਆਕੁਲ ਹੋਈ ਧਰਤੀ ਨੇ ਜੋ ਇੱਕ ਅਕਾਲ ਪੁਰਖ ਵਾਹਿਗੁਰੂ ਉਹਦਾ ਅਰਾਧਨ ਕੀਤਾ ਹੈ। ਭਨਤ ਬੇਨਤੀ ਭਈ ਅਧੀਨਾ। ਬਹੁਤ ਅਧੀਨਕਾਰ ਸਹਿਤ ਪਰਮੇਸ਼ਰ ਅੱਗੇ ਬੇਨਤੀ ਕਰਨ ਲੱਗੀ, ਕਥਨ ਕਰਨ ਲੱਗੀ ਹੈ। ਪਰਮੇਸ਼ਰ ਪਰ ਪੁਰਖ ਪੁਰਾਤਨ। ਪਰਮੇਸ਼ਰ ਹੇ ਪਰ ਪੁਰਖ, ਸਾਰਿਆਂ ਪੁਰਖਾਂ ਤੋਂ ਪਰੇ ਆਖਰੀ ਪੁਰਖ, ਅਕਾਲ ਪੁਰਖ ਤੇ ਪੁਰਾਤਨ ਅਨਾਦੀ ਸਰੂਪ। ਪਰਮ ਪਰਾਵਰ ਨਾਥ ਸਨਾਤਨ। ਇਹ ਸਭ ਤੋਂ ਪਰਾਵਰ ਨਾਥ, ਸਾਰੇ ਬ੍ਰਹਿਮੰਡ ਦੇ ਮਾਲਕ ਵੱਡੇ ਜਾਂ ਸਾਰੇ ਵਿਸ਼ਵ ਦੇ ਮਾਲਕ ਤੇ ਸਨਾਤਨ ਪੁਰਾਤਨ ਸਰੂਪ। ਦੀਨ ਬੰਦ ਪ੍ਰਭ ਦੀਨ ਦਿਆਲਾ। ਹੇ ਗਰੀਬਾਂ ਦੇ ਪਿਆਰੇ ਤੇ ਦੀਨਾਂ ਤੇ ਦਿਆਲਤਾ ਕਰਨ ਵਾਲੇ। ਦੀਨਾ ਨਾਥ ਪ੍ਰੋਖ ਪ੍ਰਤਪਾਲਾ। ਹੇ ਗਰੀਬਾਂ ਦੇ ਮਾਲਕ, ਗੋਤਰੂ ਵਿੱਚ ਹੋ ਕੇ ਸਭ ਦੀ ਪਾਲਣਾ ਪੋਸਣਾ ਕਰਨ ਵਾਲੇ। ਅਜਰ ਅਮਰ ਅਨਵਦ ਅਪੇਖਾ। ਹੇ ਮਾਰਾ ਬੁਢੇਪੇ ਤੋਂ ਰਹਿਤ, ਮੌਤ ਤੋਂ ਰਹਿਤ, ਕਥਨ ਤੋਂ ਰਹਿਤ, ਭੇਖਾਂ ਤੋਂ ਲਵਾਸਾਂ ਤੋਂ ਰਹਿਤ ਵਾਹਿਗੁਰੂ। ਅਭੈ ਨਿਰੰਜਨ ਅਲਖ ਅਲੇਖਾ। ਭੈ ਤੋਂ ਰਹਿਤ, ਮਾਇਆ ਦੀ ਕਾਲ ਤੋਂ ਰਹਿਤ, ਸ਼ੁੱਧ ਸਰੂਪ ਲਖਣੇ ਤੋਂ ਰਹਿਤ, ਲੇਖਿਆਂ ਤੋਂ ਰਹਿਤ ਵਾਹਿਗੁਰੂ ਜੀ। ਕਲ ਮਲ ਕਲ ਕੇ ਕਾਲ ਬਿਥਾਰਾ। ਐਸੇ ਪਰਮੇਸ਼ਰ ਜਿਹੜਾ ਕਲ ਪਾਪ ਦਾ ਕਲਯੁਗ ਦਾ ਸਮਾਂ, ਉਹਨੇ ਪਾਪ ਹੀ ਆਸ ਪਾਸੇ ਫੈਲਾ ਦਿੱਤੇ। ਅਬ ਹੈ ਭਾਰ ਨਹਿ ਜਾਏ ਸੰਭਾਰਾ। ਇਸ ਕਰਕੇ ਹੇ ਪਰਮੇਸ਼ਰ, ਆ ਜਿਹੜਾ ਧਰਤੀ ਦੇ ਪਾਪਾਂ ਦੇ ਪਾਪੀਆਂ ਦਾ ਬੋਝ ਹੈ, ਮੈਥੋਂ ਸਹਾਰਿਆ ਨਹੀਂ ਜਾ ਸਕਦਾ। ਅਤ ਦੁਸ਼ਤਰ ਦੁੱਖ ਵੇਲਾ ਭਇਓ। ਪਰਮੇਸ਼ਰ ਮੇਰੇ ਉੱਪਰ ਬੜਾ ਭਾਰੀ ਕਠਿਨ ਦੁੱਖ ਦਾ ਸਮਾਂ ਆ ਹੋਇਆ ਹੈ। ਬਿਨ ਅਵਲੰਬ ਜਾਤ ਨਹਿ ਰਹਿਓ। ਪਰਮੇਸ਼ਰ ਤੁਹਾਡੇ ਸਹਾਰੇ ਤੋਂ ਵੈਦ ਹੁਣ ਮੈਥੋਂ ਇਸਤਤ ਹੋ ਕੇ ਨਹੀਂ ਰਹਿ ਰਿਹਾ ਜਾ ਰਿਹਾ ਹੈ। ਦੋਹਰਾ ਸਤਿਯੁਗ ਮਹਿ ਚਾਰੋਂ ਚਰਨ। ਪਰਮੇਸ਼ਰ ਵਾਹਿਗੁਰੂ, ਜਦੋਂ ਸਤਿਯੁਗ ਦਾ ਸਮਾਂ ਸੀ ਉਸ ਵੇਲੇ ਮੈਂ ਧਰਤੀ ਦੇ ਚਾਰ ਚਰਨ ਸੀ, ਭਾਵ ਲੋਕ ਜਪ ਵੀ ਕਰਦੇ ਸਨ, ਤਪ ਵੀ ਕਰਦੇ ਸਨ, ਦਾਨ ਵੀ ਕਰਦੇ ਹਨ, ਇਸ ਤਰ੍ਹਾਂ ਤੇ ਧਰਮ ਵਿੱਚ ਸੱਤ ਵੀ, ਸੱਤ ਪ੍ਰਤੱਗੀ ਵੀ ਸੀ, ਸੱਚ ਵੀ ਬੋਲਦੇ ਸਨ, ਸੱਤ ਤਾਪ ਤੇ ਜਗ ਤੇ ਦਾਨ, ਇਹ ਚਾਰੇ ਚਰਨ ਸਨ ਮੇਰੇ ਸਤਿਯੁਗ ਦੇ ਸਮੇਂ ਵਿੱਚ। ਤ੍ਰੇਤੇ ਤੀਨ ਰਹਾਏ। ਫਿਰ ਮਹਾਰਾਜ ਜਦੋਂ ਤ੍ਰੇਤਾ ਯੁਗ ਸ਼ੁਰੂ ਹੋ ਗਿਆ ਉਸ ਵੇਲੇ ਮੇਰੇ ਤਿੰਨ ਚਰਨ ਰਹਿ ਗਏ, ਸੱਤ ਘਟ ਗਿਆ, ਲੋਕ ਸੱਚ ਦੇ ਥਾਂ ਝੂਠ ਬੋਲਣ ਲੱਗ ਪਏ, ਤਪ ਤੇ ਜਗ ਦਾਨ ਇਹ ਤਿੰਨ ਚਰਨਾਂ ਦਾ ਸਹਾਰੇ ਮੈਂ ਟਿਕੀ ਰਹੀ। ਦੁਆਪਰ ਮਹਿ ਦੋ ਰਹੇ। ਜਦੋਂ ਦੁਆਪਰ ਦਾ ਯੁਗ ਆਇਆ ਉਸ ਵੇਲੇ ਮਾਰਾ ਦੋ ਚਰਨ ਖਤਮ, ਦੋ ਬਾਕੀ ਰਹਿ ਗਏ, ਤਪ ਤੇ ਜਗ ਤੇ ਜਿਹੜਾ ਦਾਨ ਹੈ ਇਹ ਰਹਿ ਗਏ ਜ਼ਿਆਦਾ। ਇਹ ਕਲ ਮਹਿ ਚਰਨ ਟਿਕਾਏ, ਕਲ ਇੱਕ ਚਰਨ ਟਿਕਾਏ ਦੇ ਵਿੱਚ ਇੱਕੋ ਚਰਨ ਹੈ ਵੀ ਦਾਨ ਰੂਪ ਚਰਨ ਹੈ। ਇਹ ਕਲਯੁਗ ਵਿੱਚ ਦੋ ਦਾਨ ਲੋਕ ਜ਼ਿਆਦਾ ਕਰਦੇ, ਬਾਕੀ ਜੱਗ ਵੀ ਘੱਟ ਕਰਦੇ, ਤਪ ਵੀ ਘੱਟ ਕਰਦੇ, ਸੱਚ ਵੀ ਘੱਟ ਬੋਲਦੇ। ਤਪ ਤਾਂ ਕਿਸੇ ਨੇ ਕਰਨਾ ਹੀ ਕਿਤੇ ਰਿਹਾ ਹੈ, ਦਾਨ ਪੁੰਨ ਥੋੜਾ ਬਹੁਤਾ ਕਰ ਕਰਾ ਲੈਂਦੇ ਹਨ। ਚੌਪਈ ਕਲ ਮਲ ਮੈਂ ਆਇਓ ਕਲ ਕਲ, ਇਸ ਕਰਕੇ ਹੇ ਪਰਮੇਸ਼ਰ ਇਹ ਜਿਹੜਾ ਕਲਯੁਗ ਦਾ ਸਮਾਂ ਹੈ ਤਾਂ ਕਹਿੰਦੇ ਪਾਪ ਰੂਪ ਹੀ ਆ ਗਿਆ। ਭਇਓ ਸੁਜਾਂ ਤੇ ਭਾਰ ਵਿਸਾਲਾ, ਇਸ ਕਰਕੇ ਪਾਪਾਂ ਦਾ ਭਾਰ ਮੇਰੇ ਉੱਪਰ ਬਹੁਤਾ ਤਕੜਾ ਆ ਹੋਇਆ ਹੈ। ਇੱਕ ਚਰਨ ਤੇ ਟਿਕਾ ਨ ਜਾਈ, ਮਹਾਰਾਜ ਸਿਰਫ ਦਾਨ ਰੂਪ ਮੇਰਾ ਇੱਕ ਚਰਨ ਹੈਗੇ, ਇਸ ਦੇ ਆਸਰੇ ਭਾਰ ਮੈਥੋਂ ਟਿਕਿਆ ਨੀ ਜਾਂਦਾ, ਖੜਿਆ ਨੀ ਜਾਂਦਾ। ਬਿਨ ਅਵਲੰਬ ਨ ਥਿਰਤਾ ਪਾਈ, ਪਰਮੇਸ਼ਰ ਵਾਹਿਗੁਰੂ ਆਪ ਦੇ ਆਸਰੇ ਸਹਾਰੇ ਤੋਂ ਬਗੈਰ ਮੈਂ ਟਿਕਾ ਨੀ ਹੋ ਸਕਦੀ, ਖੜ ਨੀ ਸਕਦੀ ਹਾਂ। ਏਕ ਓਂਕਾਰ ਬਿਨੈ ਸੁਣ ਲੀਜੈ, ਏਕ ਓਂਕਾਰ ਵਾਹਿਗੁਰੂ ਜੀ ਮੇਰੀ ਧਰਤੀ ਦੀ ਪੁਕਾਰ ਫਰਿਆਦ ਬੇਨਤੀ ਸੁਣ ਲਈਏ, ਫਿਰ ਹੋਵੋ ਕੋ ਅਵਲੰਬ ਦੀਜੈ, ਪਰਮੇਸ਼ਰ ਮੈਨੂੰ ਕੋਈ ਆਪਣਾ ਸਹਾਰਾ ਦੇਵੋ ਜਿਸ ਕਰਕੇ ਮੈਂ ਇੱਜ਼ਤ ਹੋ ਜਾਵਾਂ, ਟਿਕ ਜਾਵਾਂ। ਜੋਤੀ ਰੂਪ ਆਤੁਰੀ ਬਾਣੀ, ਉਸ ਵੇਲੇ ਜੋ ਜੋਤੀ ਸਰੂਪ ਵਾਹਿਗੁਰੂ ਜੀ ਇਹ ਧਰਤੀ ਦੀ ਵਿਆਕਲ ਵਾਲੀ ਦੁੱਖ ਭਰੀ ਬਾਣੀ ਸੁਣ ਕੇ, ਸੁਣਤ ਵਿਚਾਰ ਕੀਨ ਸੁਖ ਦਾਨੀ, ਜੋ ਸੁਖ ਦੇਣ ਵਾਹਿਗੁਰੂ ਉਹਨਾਂ ਨੇ ਵਿਚਾਰ ਕੀਤੀ, ਇਸ ਕਾਰਜ ਕੋ ਬਹੁਤ ਪਠਾਏ, ਵਿਚਾਰ ਦੇ ਆ ਵੀ ਇਹ ਧਰਤੀ ਦੇ ਉੱਪਰ ਪਾਪਾਂ ਦਾ ਪਾਰ ਲੈ ਜਾਏ, ਲੋਕ ਧਰਮ ਵਿੱਚ ਕਾਇਮ ਹੋ ਜਾਣ, ਮੈਂ ਬਹੁਤੇ ਭੇਜੇ ਹਨ। ਚਾਹੇ ਤਹਾਂ ਨਿਜ ਪੰਥ ਚਲਾਏ, ਉਹਨਾਂ ਨੇ ਆਪੋ ਆਪਣੇ ਜਾ ਕੇ ਪੰਥ ਚਲਾ ਲਏ ਹਨ। ਬਿਸਰੇ ਜਾਂ ਕਾਰਜ ਤਹ ਗਏ, ਜਿਸ ਕੰਮ ਕਰਨ ਲਈ ਉਹ ਭੇਜੇ ਗਏ ਸੀ ਉਹ ਕੰਮ ਕਰਨਾ ਤਾਂ ਕਰਨੇ ਹੀ ਭੁੱਲ ਗਏ, ਆਪਣੇ ਆਪਣੇ ਮਤ ਠਹਿਰਾਏ, ਆਪੋ ਆਪਣੇ ਜਿਹੜੇ ਪੰਥ ਹੈ ਮਤ ਹੈ ਉਹਨਾਂ ਨੇ ਟਿਕਾ ਲਏ ਕਾਇਮ ਕਰ ਲਏ। ਕਿਨਹੋ ਨਾ ਮਹਿਮਾ ਨਾਮ ਬਿਥਾਰੀ, ਉਹ ਜਿਹੜੇ ਭੇਜੇ ਸੀ ਕਿਨਾਂ ਕਿਸੇ ਨੇ ਵੀ ਜਾ ਕੇ ਨਾਮ ਦੀ ਮਹਿਮਾ ਨੀ ਫੈਲਾਈ, ਭਾਉ ਭਗਤ ਕੀ ਰੀਤ ਨ ਡਾਰੀ, ਪ੍ਰੇਮ ਨਾਲ ਉੱਠ ਕੇ ਨਹਾ ਧੋ ਕੇ ਭਗਤੀ ਕਰਨੀ ਇਹ ਕੋਈ ਰੀਤੀ ਨੀ ਪਾਈ ਆ ਲੋਕਾਂ ਵਿੱਚ, ਜੋ ਹੋਵਤ ਅਵਲੰਬਤ ਛੋਨੀ, ਇਸ ਕਰਕੇ ਇਹ ਕਹਿੰਦੇ ਭਗਤੀ ਦੀ ਰੀਤੀ ਪੈ ਜਾਂਦੀ, ਨਾਮ ਦਾ ਜਸ ਕਰ ਤੇ ਧਰਤੀ ਨੂੰ ਸਹਾਰਾ ਮਿਲ ਜਾਣਾ ਸੀ, ਇਉਂ ਵਿਚਾਰ ਬੋਲੇ ਜਗ ਜੋਨੀ, ਇਸ ਤਰ੍ਹਾਂ ਦੀ ਵਿਚਾਰ ਕਰਕੇ ਜੋ ਸੰਸਾਰ ਦੇ ਕਾਰਨ ਨੂੰ ਵਾਹਿਗੁਰੂ ਉਹ ਧਰਤੀ ਨੂੰ ਫਿਰ ਬੋਲੇ, ਨਾਮ ਕੀਰਤਨ ਬਿਥਰੋ ਜਬ ਹੈ ਧਰਤੀ, ਹੁਣ ਮੈਂ ਆਪ ਹੀ ਆ ਕੇ ਨਾਮ ਤੇ ਬਾਣੀ ਦਾ ਕੀਰਤਨ ਜਦੋਂ ਸੰਸਾਰ ਤੇ ਫੈਲਾਵਾਂਗਾ, ਤੁਝ ਅਵਲੰਬ ਹੋਏ ਹੈ ਤਬ ਹੀ, ਨਾਮ ਦੇ ਜਾਪ ਨਾਲ ਬਾਣੀ ਦੇ ਕੀਰਤਨ ਨਾਲ ਤੈਨੂੰ ਬੜਾ ਭਾਰੀ ਸਹਾਰਾ ਪ੍ਰਾਪਤ ਹੋ ਜਾਏ, ਯਾ ਤੇ ਪ੍ਰਗਟਾਵੋ ਜਗ ਆਏ, ਇਸ ਕਰਕੇ ਨਾਮ ਦਾ ਜਾਪ ਬਾਣੀ ਦਾ ਕੀਰਤਨ ਹੁਣ ਮੈਂ ਆਪ ਹੀ ਆ ਕੇ ਫੈਲਾਵਾਂਗਾ ਸੰਸਾਰ ਵਿੱਚ, ਮੋਬਿਨ ਹੋਤ ਨ ਆਨ ਉਪਾਏ, ਮੈਥੋਂ ਬਗੈਰ ਕਹਿੰਦੇ ਹੋਰ ਕੋਈ ਉਪਰਾਲਾ ਹੀਲਾ ਸਹਾਰਾ ਨਹੀਂ ਹੋ ਸਕਦਾ, ਧਰਮ ਧਾਮ ਧਰ ਧੀਰਜ ਦੀਨ, ਜਿਹੜਾ ਧਰਮ ਦਾ ਘਰ ਹੈ ਵਾਹਿਗੁਰੂ ਉਸਨੇ ਧਰਤੀ ਨੂੰ ਇਹੋ ਜਿਹੇ ਵਚਨ ਕਹਿ ਕੇ ਧੀਰਜ ਹੌਸਲਾ ਦਿੱਤਾ, ਪਾਏ ਅਲੰਬ ਹੋਏ ਦੁੱਖ ਛੀਨੋ, ਧਰਤੀ ਮੇਰਾ ਸਾਰਾ ਪਾ ਕੇ ਤੇਰੇ ਦੁੱਖ ਨਾਸ ਹੋ ਜਾਣਗੇ, ਸੁਣ ਕਰ ਗਿਰਾ ਗਗਨ ਕੀ ਛੋਨੀ, ਉਸ ਵੇਲੇ ਧਰਤੀ ਨੇ ਆਕਾਸ਼ਬਾਣੀ ਨੂੰ ਸੁਣ ਕੇ ਉਰ ਕਰ ਪਰਮ ਹਰਖ ਮੁਖ ਮੋਨੀ, ਹਿਰਦੇ ਵਿੱਚ ਬਹੁਤ ਖੁਸ਼ੀ ਧਾਰਨ ਕਰਕੇ ਮੁਖੋਂ ਚੁੱਪ ਹੋ ਗਈ ਹੈ, ਜਗ ਮਹਿ ਰਗਵਰ ਕੁਲ ਅਕਲੰਕਾ, ਉਧਰ ਵਾਹਿਗੁਰੂ ਜੀ ਵਿਚਾਰ ਰਹੇ ਆ ਵੀ ਸੰਸਾਰ ਦੇ ਵਿੱਚ ਇਸ ਵੇਲੇ ਕੁਲੰਕ ਤੋਂ ਰਹਿਤ ਜਿਹੜੀ ਕੁਲ ਹੈ ਇਸ ਵਿੱਚ ਰਾਮ ਚੰਦਰ ਜੀ ਹੋਏ ਉਹੀ ਸ਼ੁੱਧ ਹੈ, ਪ੍ਰਗਟੇ ਬੇਦੀ ਕੁਮੁਦ ਮਯੰਕਾ, ਉਸ ਵੇਲੇ ਜਿਹੜੇ ਵਾਹਿਗੁਰੂ ਹੈ ਬੇਦੀਆਂ ਦੀ ਵੰਸ਼ ਦੇ ਵਿੱਚ ਜਿਵੇਂ ਪੂਰਨਮਾਸੀ ਦਾ ਚੰਦਰਮਾ ਹੁੰਦਾ ਉਹ ਕਹਿੰਦੇ ਉਹਦੇ ਵਾਂਗ ਪ੍ਰਗਟ ਹੋਏ ਹੈ, ਕਵੀਆਂ ਵਾਂਗ ਇੱਕ ਓਂਕਾਰ ਧਾਰ ਨਿਜ ਰੂਪਾ, ਇਸ ਤਰ੍ਹਾਂ ਇੱਕ ਓਂਕਾਰ ਵਾਹਿਗੁਰੂ ਗੁਰੂ ਨਾਨਕ ਸਰੂਪ ਆਪਣਾ ਰਾਹ ਧਾਰਨ ਕਰਕੇ ਪ੍ਰਗਟੇ ਸਤਿਗੁਰ ਰੂਪ ਅਨੂਪਾ, ਅਨੂਪਮ ਸਰੂਪ ਵਾਲੇ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ, ਦੋਹਰਾ ਨਿਸਕੁਚਾਲ ਕਲ ਕਾਲ ਤਮ। ਜਦੋਂ ਮਹਾਰਾਜ ਆਏ ਉਸ ਵੇਲੇ ਜਿਹੜੀਆਂ ਭੈੜੀਆਂ ਰਸਮਾਂ ਸੀ ਇਹ ਰਾਤ ਪਈ ਹੋਈ ਸੀ, ਕੋਈ ਗੁੱਗੇ ਨੂੰ ਮੰਨਦਾ, ਕੋਈ ਇੱਥੇ ਅੱਬਾ ਛਿੜਕੇ, ਜੇ ਕੋਈ ਮਾਤਾ ਰਾਣੀ ਨੂੰ ਮੱਥੇ ਟੇਕੀ ਜਾਂਦਾ, ਕੋਈ ਗਧੇ ਨੂੰ। ਉਹ ਭੈੜੀਆਂ ਜਿਹੜੀਆਂ ਰਸਮਾਂ ਸੀ ਇਹ ਰਾਤ ਪਈ ਹੋਈ ਸੀ। ਕਲਯੁਗ ਦਾ ਸਮਾਂ ਜਿਹੜਾ ਸੀ ਇਹ ਹਨੇਰਾ ਸੀ, ਕੁੱਪ ਹਨੇਰਾ ਸੀ, ਉਡਗਨ ਦੰਭ ਸਮਾਜ, ਜਿਹੜਾ ਥਾਂ ਥਾਂ ਤੇ ਪਖੰਡ ਕਰ ਰਹੇ ਸੀ, ਪਖੰਡੀ ਲੈ ਕੇ ਕਹਿੰਦੇ ਤਾਰਿਆਂ ਦਾ ਇਕੱਠ ਸੀ ਮਾਨੋ, ਭਏ ਕੁਮੁਦ ਤੇ ਅਨੇਕ ਮਤ, ਜਿਹੜੇ ਅਨੇਕਾਂ ਮਤ ਹੋ ਰਹੇ, ਪੰਥ ਹੋ ਰਹੇ, ਇਹ ਮਾਨੋ ਕਹਿੰਦੇ ਕਵੀਆਂ ਵਾਂਗ ਸੀ। ਇੰਦ ਮੁਹੰਮਦ ਰਾਜ, ਜਿਹੜਾ ਮੁਹੰਮਦ ਦਾ ਰਾਜ ਸੀ, ਇਹ ਮੁਸਲਮਾਨਾਂ ਦਾ ਰਾਜ, ਇਹ ਚੰਦਰਮਾ ਵਾਂਗ ਹੋ ਰਿਹਾ ਸੀ। ਚੌਪਈ ਤਿੰਨ ਕੋ ਹਰਨ ਬਾਲ ਦਿਨ ਰਾਉ, ਇਹ ਜਿਹੜੀ ਭੈੜੀ ਭੈੜੀਆਂ ਰਸਮਾਂ ਰੂਪ ਰਾਤ, ਇਹਨੂੰ ਨਾਸ ਕਰਨ ਵਾਸਤੇ, ਕਲਯੁਗ ਦੇ ਪਾਪਾਂ ਦਾ ਹਨੇਰਾ ਦੂਰ ਕਰਨ ਵਾਸਤੇ, ਪਖੰਡ ਦਾ ਤਾਰੇ ਛਪਾਉਣ ਵਾਸਤੇ, ਅਨੇਕਾਂ ਮਤ ਜਿਵੇਂ ਕਵੀਆਂ ਨੂੰ ਖਿੜ ਰਹੇ ਸੀ, ਪ੍ਰਫੁੱਲਿਤ ਹੋ ਰਹੇ ਸੀ। ਮੁਹੰਮਦ ਰਾਜ ਜਿਹੜਾ ਪੂਰਨਮਾਸੀ ਦੇ ਚੰਦਰਮਾ ਨੂੰ ਚਮਕਦਾ ਸੀ, ਉਹਨੂੰ ਕਹਿੰਦੇ ਨਾਸ ਕਰਨ ਵਾਸਤੇ, ਜਿਵੇਂ ਚੜ੍ਹਦਾ ਸੂਰਜ ਹੁੰਦਾ ਹੈ, ਉਹਦੇ ਸੋ ਨਾਨਕ ਤੇਜ ਪ੍ਰਭਾਵ, ਬੜੇ ਤੇਜ ਪ੍ਰਭਾਵ ਵਾਲੇ ਗੁਰੂ ਨਾਨਕ ਸਾਹਿਬ ਜੀ ਸੂਰਜ ਵਾਂਗ ਪ੍ਰਗਟ ਹੋਏ। ਬਚਨ ਕਿਰਨ ਜਾ ਮਹਿ ਪ੍ਰਕਾਸ਼ੇ, ਗੁਰੂ ਨਾਨਕ ਰੂਪ ਸੂਰਜ ਦੇ ਵਿੱਚ ਜਿਹੜੀਆਂ ਬਚਨਾਂ ਰੂਪੀ ਕਿਰਮਾਂ, ਉਹਨਾਂ ਦਾ ਪ੍ਰਕਾਸ਼ ਫੈਲਿਆ। ਸੰਤ ਤਾਮ ਸਤਾਮ ਰਸ ਹੇਰ ਵਿਕਾਸੇ, ਜਿਹੜੇ ਸੰਤਾਂ ਰੂਪੀ ਕਮਲ ਫੁੱਲ ਸੀ, ਉਹ ਗੁਰੂ ਨਾਨਕ ਰੂਪ ਸਰ ਸਰਸੇ ਦਰਸ਼ਨ ਕਰਕੇ ਖਿੜ ਗਏ। ਦੰਭੀ ਸਮ ਉਲੂਕ ਦੁੱਖ ਭਾਰੀ, ਜਿਹੜੇ ਪਖੰਡੀ ਲੋਕ ਉਲੂਆਂ ਵਰਗੇ ਸੀ, ਉਹਨਾਂ ਨੂੰ ਭਾਰੀ ਦੁੱਖ ਹੋਇਆ ਗੁਰੂ ਨਾਨਕ ਸੂਰਬ ਦੇ ਚਰਨ ਕਰਕੇ। ਕਿੰਕਰ ਕੋਕ ਭਏ ਸੁਖਿਆਰੀ, ਜਿਹੜੇ ਵਾਹਿਗੁਰੂ ਦੇ ਸਿੱਖ ਸੇਵਕ ਦਾਸ ਸੀ, ਉਹ ਕਹਿੰਦੇ ਚੱਕਵਿਆਂ ਵਾਂਗੂ ਬੜੇ ਸੁਖੀ ਹੋ ਗਏ ਗੁਰੂ ਰੂਪ ਸੂਰਜ ਦੇ ਦਰਸ਼ਨ ਕਰਕੇ। ਆਤਪ ਭਗਤ ਜਗਤ ਪ੍ਰਕਾਸ਼ੀ, ਮਹਾਰਾਜ ਦੇ ਸੂਰਜ ਵਾਂਗ ਪ੍ਰਗਟ ਹੋਣ ਕਰਕੇ ਭਗਤੀ ਰੂਪੀ ਜਿਹੜੀ ਧੁੱਪ ਹੈ ਸੰਸਾਰ ਦੇ ਵਿੱਚ ਚੜ ਗਈ ਹੋ ਗਈ। ਨੀਂਦ ਅਵਿਦਿਆ ਸਿੱਖਣ ਨਾਸ਼ੀ, ਇਸ ਕਰਕੇ ਸਿੱਖਿਆ ਦੀ ਅਵਿਦਿਆ ਰੂਪ ਜਿਹੜੀ ਨਾਲ ਨੀਂਦ ਆ, ਉਹ ਖਤਮ ਹੋ ਗਈ। ਗਿਆਨ ਨਾਮ ਮਹਿ ਨਰ ਬਰ ਜਾਗੇ, ਜਿੰਨੇ ਸ੍ਰੇਸ਼ਟ ਲੋਕ ਸੀ ਕਹਿੰਦੇ ਬ੍ਰਹਮ ਗਿਆਨ ਵਿੱਚ ਵਾਹਿਗੁਰੂ ਦੇ ਨਾਮ ਵਿੱਚ ਜਾਗ ਪਏ। ਕਲ ਮਲ ਸੁਪਨਾ ਜਿਉ ਮਨ ਤਿਆਗੇ, ਜਿਵੇਂ ਕਹਿੰਦੇ ਦਿਨ ਚੜ੍ਹ ਜਾਏ ਤੇ ਸੁਪਨਾ ਖਤਮ ਹੋ ਜਾਂਦਾ, ਜਿਹੜਾ ਪਾਪ ਰੂਪ ਸੁਪਨਾ ਸੀ ਸਭ ਨੇ ਆਪਣੇ ਮਨਾਂ ਵਿੱਚ ਛੱਡ ਦਿੱਤਾ ਹੈ, ਸੁਪਨੇ ਵਾਂਗ ਖਤਮ ਹੋ ਗਏ ਪਾਪ। ਧਰਮ ਧਰਤ ਧੀਰਜ ਕੇ ਹੇਤਾ, ਕਹਿੰਦੇ ਧਰਤੀ ਤੇ ਧਰਮ ਦੇ ਧੀਰਜ ਦੇਣ ਵਾਸਤੇ ਪ੍ਰਗਟੇ ਸ੍ਰੀ ਬੇਦੀ ਕੁਲ ਕੇਤਾ, ਇਹ ਗੁਰੂ ਅੰਗਦ ਸਾਹਿਬ ਜੀ ਬੇਦੀਆਂ ਦੇ ਕੁਲ ਦੇ ਤੁਜਾਰ ਰੂਪ ਜਿਹੜੇ ਗੁਰੂ ਨਾਨਕ ਸਾਹਿਬ ਜੀ ਸਨ, ਉਹ ਪ੍ਰਗਟ ਹੋਏ ਸਨ ਇਹੋ ਜਿਹੇ ਭਿਆਨਕ ਸਮੇਂ ਵਿੱਚ। ਇਉਂ ਭਾਈ ਬਾਲਾ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਪਹਿਲੇ ਦਿਨ ਇਹ ਜਿਹੜੀ ਕਥਾ ਹੈ ਉਹ ਸਰਵਣ ਕਰਾਈ ਸੀ, ਜਿਸ ਤਰ੍ਹਾਂ ਫਿਰ ਦੂਸਰੇ ਦਿਨ ਆਪ ਜੀ ਨੇ ਕਥਾ ਸੁਣਾਈ, ਉਹ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਵੀ ਪੜ੍ਹ ਸੁਣ ਲਵਾਂਗੇ। ਜਿਹੜਾ ਸਮਾਂ ਉੱਪਰੀ ਜਾ ਰਿਹਾ, ਇਸ ਕਰਕੇ ਇੱਥੇ ਹੀ ਸਮਾਪਤੀ ਕਰਕੇ ਆਪਾਂ ਹੁਣ ਅਰਦਾਸ ਵੀ ਜੁੜੀਏ ਜੀ। ਗਿਆਨ ਨਾਮ ਮਹਿ ਨਰ ਬਰ ਜਾਗੇ, ਕਲ ਮਲ ਸੁਪਨਾ ਜਿਉ ਮਨ ਤਿਆਗੇ, ਧਰਮ ਧਰਤ ਧੀਰਜ ਕੇ ਹੇਤਾ, ਪ੍ਰਗਟੇ ਸ੍ਰੀ ਬੇਦੀ ਕੁਲ ਕੇਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੇ ਪਾਰ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰ ਦੁਖ ਪੰਜਨ ਗੁਣ ਤਾਸ, हे संगी हे निरंकार हे निर्गुण सर्वटेक हे गोविंद हे गुण निधान जंके सदा भवे हे अपरंपर हर हरे हैपी होवन हार हे संतां कै सदा संग मेदाराया धार हे ठाकुर हों दासरो ने निर्गुण गुण नहीं कोय नानक दीजे नाम दा रखो ही है परोय आए प्रभ शरणागति कृपा निद दयाल एक अखर हर मन वसत नानक होत निहाल वाहिगुरु नाम जहाज है चढ़े सौ चरे पार जो सरदा कर सेवन दे गुरु पारे उतारण हार जो सरदा कर सेवन दे गुरु पारे उतारण हार ठाकुर।